ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਮਤ ਸਦਨ ਕੁਮਤ ਹੈ ਕਦਨ ਇੰਦ ਬਦਨ ਜਗ ਮਾਹਿ ਬੰਦੋ ਪਦ ਅਰਬਿੰਦ ਤੇ ਕਹੋ ਕਥਾ ਸੁਖਦਾਇ ਸੁਮਤ ਸਦਨ ਕੁਮਤ ਹੈ ਕਦਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਗੁਰਸਿੱਖ ਸੰਗਤਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਕੀਰਤਨ ਹੋ ਰਿਹਾ ਸੀ, ਸਰਵਣ ਕਰਕੇ ਲਾਹਾ ਲੈ ਰਹੇ ਸੀ। ਕੀਰਤਨ ਤੋਂ ਬਾਅਦ ਆਪਾਂ ਕੁਝ ਕੁ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ, ਜੋ ਕਾਫ਼ੀ ਸਮੇਂ ਤੋਂ ਮੁੜ ਤੇ ਪ੍ਰਾਰੰਭ ਹੋਇਆ ਹੈ, ਉਸ ਨਲੜੀਵਾਰ ਰੂਪ ਵਿੱਚ ਸਰਵਣ ਕਰਦੇ ਹਾਂ। ਜਿਸ ਤਰ੍ਹਾਂ ਮਰਦਾਨੇ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਆਪ ਜੀ ਨੇ ਧਰੁਵਪੁਰੀ, ਪ੍ਰਹਿਲਾਦਪੁਰੀ, ਦੱਤਾਤਰੇ, ਇਸੇ ਤਰ੍ਹਾਂ ਕਾਗਸੰਡ ਵਰਗੇ ਜਿਹੜੇ ਮਹਾਨ ਪੁਰਸ਼ ਹੈ, ਉਹਨਾਂ ਦੇ ਵੀ ਦਰਸ਼ਨ ਕਰਾ ਦਿੱਤੇ ਨੇ। ਸੁਮੇਰ ਪਰਬਤ ਉੱਪਰ ਰਹਿਣ ਵਾਲੇ ਜਿਹੜੇ 84 ਸਿੱਧ ਹੈ, ਉਹਨਾਂ ਨਾਲ ਵੀ ਚਾਰ ਵਟਾਂਦਰਾ ਹੋ ਗਏ। ਹੁਣ ਮੇਰੀ ਤੀਬਰ ਇੱਛਾ ਹੈ ਵੀ ਧਰਤੀ ਉੱਪਰ ਜਿਹੜੇ ਆ ਨੌ ਖੰਡ ਹੈ, ਧਰਤੀ ਦੇ ਨੌ ਹਿੱਸੇ ਹੈ ਜਿਨ੍ਹਾਂ ਨੂੰ ਨੌ ਖੰਡ ਕਿਹਾ ਜਾਂਦਾ ਹੈ, ਉਹ ਮੈਂ ਦੇਖਣੇ ਚਾਹੁੰਦਾ ਹਾਂ। ਸੋ ਗੁਰੂ ਮਹਾਰਾਜ ਨੇ ਮਰਦਾਨੇ ਦੀ ਬੇਨਤੀ ਨੂੰ ਪ੍ਰਦਾਨ ਕਰਦਿਆਂ ਹੋਇਆ ਕਿਹਾ, ਹੱਸਦਿਆਂ ਵੀ ਤੂੰ ਸਾਡਾ ਕੀਰਤਨੀਆ ਹੈ, ਤੇਰਾ ਕਿਹਾ ਅਸੀਂ ਮੋੜਦੇ ਨਹੀਂ, ਚੱਲ ਵੀ ਤੈਨੂੰ ਨੌ ਖੰਡ ਵੀ ਦਿਖਾ ਦੇਈਏ। ਉਹ ਇਸ ਤਰ੍ਹਾਂ ਕਹਿੰਦੇ ਹੋਏ ਗੁਰੂ ਮਹਾਰਾਜ ਜਿਹੜਾ ਇਲਾਵਰਤ ਨਾਮ ਦਾ ਖੰਡ ਹੈ, ਜਿਸਨੂੰ ਅੱਜ ਕੱਲ੍ਹ ਅਸੀਂ ਆਸਾਮ ਕਹਿ ਦਿੰਦੇ ਹਾਂ, ਇੱਥੇ ਆ ਗਏ। ਇੱਥੇ ਭਾਵ ਭਗਤੀ ਦ੍ਰਿੜਾ ਕੇ ਅਗਲੇ ਖੰਡ ਜਿਹਦਾ ਨਾਮ ਸੀ ਹਿਰਨ ਖੰਡ, ਅੱਜ ਕੱਲ੍ਹ ਅਸੀਂ ਇਹਨੂੰ ਨੇਪਾਲ ਕਹਿ ਦਿੰਦੇ ਹਾਂ, ਇੱਥੇ ਆ ਗਏ। ਇੱਥੇ ਸਤਨਾਮ ਦਾ ਜਪਾ ਜਾਪ ਜਪਾ ਕੇ ਤੀਜੇ ਖੰਡ ਜਿਹਦਾ ਨਾਮ ਸੀ ਪੁਰਖ ਕਿੰਗ ਪੁਰਖ ਖੰਡ। ਅੱਜ ਕੱਲ੍ਹ ਸ਼ਾਮ ਦਾ ਸਿੱਕਮ ਦੇ ਉਹ ਸੂਬੇ ਵਿੱਚ ਜਿਹੜਾ ਤਾਮਲੰਗ ਸ਼ਹਿਰ ਹੈ ਇੱਥੇ ਗੁਰੂ ਮਹਾਰਾਜ ਚਲੇ ਗਏ ਸਨ। ਇੱਥੋਂ ਅੱਗੇ ਹਰਵਰ ਖੰਡ ਜਿਹਨੂੰ ਆਪ ਭੂਟਾਨ ਕਹਿ ਦਿੰਦੇ ਅਸੀਂ ਅੱਜ ਕੱਲ੍ਹ ਇੱਥੇ ਆ ਗਏ ਸਨ। ਇੱਥੋਂ ਅੱਗੇ ਚੱਲਦੇ ਆਪ ਜੀ ਤਿਬਤ ਵਿੱਚ ਤਥਾ ਚੀਨ ਮਚੀਨ ਵਿੱਚ ਚਲੇ ਗਏ ਸਨ। ਇਸ ਤਰ੍ਹਾਂ ਆਪ ਜੀ ਵਿਚਰਦੇ ਹੋਏ ਇਹਨਾਂ ਖੰਡਾਂ ਵਿੱਚ ਸਾਰੇ ਥਾਵਾਂ ਵਿੱਚ ਸਤਨਾਮ ਵਾਹਿਗੁਰੂ ਜਨਮਾਉਂਦੇ ਹੋਏ ਅਤੇ ਉਹਨਾਂ ਨੂੰ ਪ੍ਰੇਮ ਨਾਲ ਭਗਤੀ ਕਰਨ ਲਈ ਸੰਗਤ ਪੰਗਤ ਕਰਨ ਲਈ ਉਪਦੇਸ਼ ਦਿਰਾਉਂਦੇ ਹੋਏ ਮਹਾਰਾਜ ਅੱਗੇ ਤੋਂ ਅੱਗੇ ਗਏ। ਜਿਵੇਂ ਬੰਗਾਲ ਦੇ ਵਿੱਚ ਕਲਕੱਤਾ ਸ਼ਹਿਰ ਹੈ ਜਿੱਥੇ ਉਹ ਬੜੀ ਸਿੱਖ ਸੰਗਤ ਗੁਰਦੁਆਰਾ ਬਣਿਆ ਹੋਇਆ ਹੈ, ਇੱਥੇ ਜਿਵੇਂ ਮਹਾਰਾਜ ਗਏ। ਹਜੇ ਅਕਾਲੀ ਘਾਟ ਜਿੱਥੇ ਉਹ ਅਕਾਲੀ ਦੇਵੀ ਦਾ ਮੰਦਿਰ ਜਿਹਾ ਬਣਿਆ ਉਹ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ। ਸੁਮਤ ਸਦਨ ਕੁਮਤ ਕਦਨ, ਆ ਜਿਹੜੀ ਕਵਿਤਾ ਦੀ ਦਾਤੀ ਹੈ ਸ਼ਕਤੀ ਉਹਦਾ ਮੰਗਲ ਕਰ ਰਹੇ ਹੈ। ਸ੍ਰੇਸ਼ਟ ਮਤ ਦਾ ਘਰ ਹੈ, ਖੋਟੀ ਮਤ ਨੂੰ ਕੱਟ ਦੇਣ ਵਾਲੀ ਹੈ। ਇੰਦ ਬਦਨ ਜਗ ਮਾ, ਸੰਸਾਰ ਦੇ ਜਿਹੜਾ ਮੁੱਖ ਹੈ ਚੰਦਰਮਾ ਵਰਗਾ ਸੋਹਣਾ ਸੁੰਦਰ ਹੈ। ਬੰਦੋ ਪਦ ਅਰ ਬਿੰਦ ਤਿਹੇ, ਐਸੀ ਜਿਹੜੀ ਕਵਿਤਾ ਦੀ ਦਾਤੀ ਮਹਾਨ ਸ਼ਕਤੀ ਹੈ ਉਹਦੇ ਚਰਨਾਂ ਕੌਲਾਂ ਨੂੰ ਮੈਂ ਕਵੀ ਮੱਥਾ ਟੇਕਦਾ ਹਾਂ। ਕਹੋ ਕਥਾ ਸੁਖ ਦਾ, ਇਹ ਜਿਹੜੀ ਸੁਖ ਦੇਣ ਵਾਲੀ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਅੱਗੋਂ ਮੈਂ ਕਹਿੰਦਾ ਹਾਂ। ਇਸ ਤਰ੍ਹਾਂ ਕਵੀਆਂ ਦੇ ਸੰਕੇਤ ਅਨੁਸਾਰ ਮੰਗਲ ਹੈ। ਦੂਜਾ ਜਿਹੜੇ ਕੋਈ ਗੁਰਮਤਿ ਦੇ ਧਾਰਨੀ ਗੁਰਸਿੱਖ ਹੈ ਉਹ ਅੰਤਰੀਵ ਰੂਪ ਦੇ ਵਿੱਚ ਇਹਦਾ ਅਰਥ ਇਉਂ ਗੁਰਬਾਣੀ ਦੀ ਵਹਿਮਾ ਦਾ ਕਰ ਲੈਂਦੇ ਨੇ। ਜਿਹੜੀ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਹੈ ਇਹ ਜਿਹੜੀ ਸ੍ਰੇਸ਼ਟ ਮਤ ਹੈ ਆਤਮ ਵਿਸ਼ੇਣੀ ਬੁੱਧ ਉਹਦਾ ਘਰ ਹੈ। ਯਾਨੀ ਜਿਹੜੀ ਸ੍ਰੇਸ਼ਟ ਮਤ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਨਿਕਲਦੀ ਹੈ, ਪੈਦਾ ਹੁੰਦੀ ਹੈ। ਸੋ ਜੋ ਗੁਰਬਾਣੀ ਹੈ ਸ੍ਰੇਸ਼ਟ ਮਤ ਦਾ ਘਰ ਹੈ, ਖੋਟੀ ਮਤ ਨੂੰ ਘੱਟ ਦੇਣ ਵਾਲੀ, ਖੋਟੀ ਬੁੱਧ ਨੂੰ ਨਾਸ ਕਰ ਦੇਣ ਵਾਲੀ ਗੁਰਬਾਣੀ ਹੈ। ਇੰਦ ਬਦਨ ਜਗ ਮਾ, ਇਸ ਸੰਸਾਰ ਦੇ ਵਿੱਚ ਜਿਸਦਾ ਕਹਿੰਦੇ ਰਿਦਾ ਰੂਪੀ ਜਿਹੜਾ ਮੁੱਖ ਹੈ ਉਹਦੇ ਵਿੱਚ ਵੈਰਾਗ ਰੂਪੀ ਜਿਹੜਾ ਚੰਦਰਮਾ ਉਹਦਾ ਪ੍ਰਕਾਸ਼ ਕਰ ਦੇਣ ਵਾਲੀ, ਵੈਰਾਗ ਰੂਪ ਚੰਦਰਾ ਨੂੰ ਚੜਾ ਦੇਣ ਵਾਲੀ ਹੈ। ਬੰਦੋ ਪਦ ਅਰਬਿੰਦ ਤਿਹੇ, ਐਸੀ ਜਿਹੜੀ ਗੁਰਬਾਣੀ ਉਹਦੇ ਸ਼ਬਦ ਰੂਪ ਚਰਨਾਂ ਨੂੰ ਮੈਂ ਨਮਸਕਾਰ ਕਰਦਾ ਹਾਂ। ਕਹੋ ਕਥਾ ਸੁਖਦਾਈ, ਗੁਰਬਾਣੀ ਨੂੰ ਮੱਥਾ ਟੇਕ ਕੇ ਫਿਰ ਸੁਖ ਦੇਣ ਵਾਲੀ ਸੁਖਦਾਤੀ ਜਿਹੜੀ ਕਥਾ ਗੁਰੂ ਨਾਨਕ ਸਾਹਿਬ ਦੀ ਮੈਂ ਸਰੋਤਾ ਜਨੋ ਕਹਿੰਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸੁਣੀਏ ਸ੍ਰੀ ਅੰਗਦ ਇਤਿਹਾਸਾ। ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ ਜੀ ਅਗਲਾ ਇਤਿਹਾਸ ਸੁਣ ਲਈਏ। ਵਿਦਾ ਹੋਏ ਗਮਨੇ ਸੁਖ ਰਾਸਾ, ਸੁਖਾਂ ਦੇ ਖਜ਼ਾਨਾ ਰੂਪ ਸਤਿਗੁਰੂ ਜੀ ਇਸ ਤਰ੍ਹਾਂ ਉੱਥੋਂ ਰਾਜੇ ਪਾਸੋਂ ਵਿਦਾ ਹੋ ਕੇ ਚੱਲ ਪਏ। ਕੇਤ ਮਾਲ ਜਹਿ ਖੰਡ ਸੁਹਾਵਾ, ਜਿੱਥੇ ਕਹਿੰਦੇ ਕੇਤ ਮਾਲ ਨਾਮ ਦਾ ਖੰਡ ਸੋਵਨੀਕ ਹੈ, ਭਾਵ ਕਲਕੱਤੇ ਆ ਬੰਗਾਲ ਵਿੱਚ ਆ ਗਏ ਆਪ ਜੀ। ਤਹਾਂ ਪਹੁੰਚੇ ਦੁੱਖ ਬਨ ਦਾਵਾ, ਹਾਂ ਜੋ ਦੁੱਖਾਂ ਰੂਪੀ ਜਿਹੜਾ ਜੰਗਲ ਹੈ ਉਹਨੂੰ ਸਾੜਨ ਵਾਸਤੇ ਜੋ ਅਗਨੀਬੱਤ ਹੈ ਜੰਗਲ ਦੀ ਅੱਗ ਵਾਂਗ ਉੱਥੇ ਆ ਪਹੁੰਚੇ ਸਤਿਗੁਰੂ ਕਲਕੱਤੇ ਸ਼ਹਿਰ। ਧੂਪ ਪ੍ਰਜਾ ਤਹਿ ਕੇ ਨਰ ਸਾਰੇ, ਰਾਜੇ ਦੇ ਸਮੇਤ ਉੱਥੋਂ ਦੇ ਜਿੰਨੇ ਪ੍ਰਜਾ ਦੇ ਲੋਕ ਹਨ। ਪੂਜਹਿ ਸ੍ਰੀ ਚੰਡੀ ਹਿਤ ਧਾਰੇ, ਬੜਾ ਪ੍ਰੇਮ ਧਾਰ ਕੇ ਜਿਹੜੀ ਚੰਡੀ ਹੈ ਜਿਹੜੀ ਕਾਲੀ ਨੂੰ ਹੀ ਪੂਜਦੇ। ਮੇਲਾ ਹੁਤੋ ਵਿਸਾਲ ਸੋ ਤਹਿਵਾ, ਗੁਰੂ ਮਹਾਰਾਜ ਇੱਥੇ ਗਏ ਆ ਕਹਿੰਦੇ ਉਸੇ ਕਾਲੀ ਜੀ ਉਹਦਾ ਬੜਾ ਭਾਰੀ ਭਾਰੀ ਮੇਲਾ ਲੱਗਿਆ ਹੋਇਆ ਸੀ। ਭਵਨ ਕਾਲਕਾ ਰਾਜਤ ਜਹਿਵਾ, ਜਿੱਥੇ ਅਕਾਲੀ ਦਾ ਕਹਿੰਦੇ ਮੰਦਿਰ ਵਿਰਾਜਦਾ, ਸੋਭਦਾ ਅਕਾਲੀ ਘਾਟ। ਵੈਸੇ ਸ੍ਰੀ ਗੁਰ ਮਾਰਗ ਮਾਹੀ, ਗੁਰੂ ਨਾਨਕ ਸਾਹਿਬ ਮਹਾਰਾਜ ਮੋਹ ਦੇ ਮਾਲਕ ਹੈ। ਜਿੱਥੇ ਕਹਿੰਦੇ ਅਕਾਲੀ ਦਾ ਮੰਦਿਰ ਹੈ, ਉਸ ਰਸਤੇ ਦੇ ਵਿਚਕਾਰ ਜੇ ਜਾ ਬੈਠੇ ਹਨ। ਨਰ ਅਨੇਕ ਆਵਹ ਇੱਕ ਜਾਹੀ, ਅਨੇਕਾਂ ਲੋਕ ਅਕਾਲੀ ਮਾਤਾ ਨੂੰ ਮੱਥਾ ਟੇਕਣ, ਬਲੀ ਚਲਾਉਣ ਲਈ ਆਉਂਦੇ, ਅਨੇਕਾਂ ਮੱਥੇ ਟੇਕ ਕੇ ਚਲੇ ਜਾ ਰਹੇ ਹੈ। ਲੇਲੇ ਬਾਲਪਾਸ ਭੇਟ ਚੜਾਵੇ ਹੈ, ਨੇ ਉਹ ਭੇਡਾਂ ਦੇ ਲੇਲੇ ਜੇ ਲਏ ਆ, ਬੱਕਰੀਆਂ ਦੇ ਲੇਲੇ ਜੇ ਲਏ ਆ, ਹੋਰ ਪਸ਼ੂਆਂ ਦੀਆਂ ਬਲੀਆਂ ਦੀਆਂ ਭੇਟਾਂ ਜੀਆਂ ਚੜਾਉਂਦੇ ਹਨ। ਬਰ ਪਾਵੇ ਨਿਜ ਸੀਸ ਝੁਕਾਵੇ ਹੈ, ਇਸ ਤਰ੍ਹਾਂ ਅਕਾਲੀ ਤੋਂ ਕਹਿੰਦੇ ਬਰ ਪਾਉਂਦੇ, ਆਪਣੇ ਸਿਰ ਝੁਕਾਉਂਦੇ ਲੋਕ। ਜਬ ਹੈ ਨਿਰਪਤਲੇ ਆਇਓ ਟੋਲਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਜਦੋਂ ਕਹਿੰਦੇ ਇੱਥੋਂ ਦਾ ਰਾਜਾ ਬੜਾ ਭਾਰੀ ਜੱਥਾ ਲੈ ਕੇ ਆਇਆ ਹੈ। ਹਮ ਹੈ ਬਿਲੋਕਤ ਮੁਖ ਤੇ ਬੋਲਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਸਾਨੂੰ ਤਿੰਨਾਂ ਨੂੰ ਵੇਖ ਕੇ ਰਾਜਾ ਉੱਥੋਂ ਦਾ ਇਉਂ ਮੁਖੋਂ ਬੋਲਿਆ। ਅਪਰ ਦੇਸ਼ ਕੇ ਮਨ ਜੋ ਦਸਾਵ ਹੈ, ਆਪਣੇ ਨਾਲ ਦੇ ਲੋਕਾਂ ਨੂੰ ਕਹਿਣ ਲੱਗਿਆ ਵੀ ਆ ਜਿਹੜੇ ਤਿੰਨ ਜਾਣੇ ਆ, ਇਹ ਹੋਰ ਦੇਸ਼ ਦੇ ਮਨੁੱਖ ਜੇ ਦਿਸਣ ਵਿੱਚ ਹੀ ਆਉਂਦੇ। ਇੱਕ ਗਹਿ ਲੇਵੈ ਭੇਟ ਚੜਾਵ ਹੈ, ਸਾਥੀਆਂ ਤੋਂ ਪੁੱਛਣ ਲੱਗਿਆ ਵੀ ਇਹਨਾਂ ਵਿੱਚੋਂ ਆਪਾਂ ਇੱਕ ਨੂੰ ਫੜ ਲਈਏ ਤੇ ਕਾਲੀ ਮਾਂ ਦੀ ਭੇਟਾ ਹੀ ਚੜਾ ਦਈਏ, ਬਲੀ ਚੜਾ ਦਈਏ। ਸੁਣੀਏ ਸ੍ਰੀ ਅੰਗਦ ਕਹਿ ਬਾਲਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਸੁਣ ਲਈਏ। ਮੁਝਕੋ ਗਹਿ ਲੀਨੋ ਤੇ ਕਾਲਾ, ਉਸ ਵੇਲੇ ਮੈਨੂੰ ਕਹਿੰਦੇ ਉਹਨਾਂ ਨੇ ਫੜ ਲਿਆ। ਬਹੁ ਹਰ ਖਾਏ ਬਜਾਵੈ ਢੋਲੂ, ਮੈਨੂੰ ਫੜ ਕੇ ਬੜੇ ਖੁਸ਼ ਹੁੰਦੇ, ਬੜਾ ਢੋਲ ਜਿਹਾ ਖੜਕਾਉਂਦੇ ਉਹ ਲੋਕ। ਮੁਝ ਚਲਾਇਓ ਅਗਰਜ ਟੋਲੂ, ਕਹਿੰਦੇ ਉਹ ਜਿਹੜਾ ਟੋਲਾ ਸੀ ਜੱਥਾ ਸੀ, ਮੈਨੂੰ ਕਹਿੰਦੇ ਅੱਗੇ ਲਾ ਕੇ ਉਹਨਾਂ ਨੇ ਤੋਰ ਲਿਆ। ਕਹਾ ਕਿ ਭੇਟ ਭਲੀ ਹਮ ਪਾਈ, ਆਪੋ ਵਿੱਚ ਹੀ ਰਾਜੇ ਸਮੇਤ ਲੋਕ ਕਹਿੰਦੇ ਵੀ ਆ ਤਾਂ ਬੜੀ ਅਸੀਂ ਵਧੀਆ ਕਾਲੀ ਮਾਂ ਲਈ ਭੇਟਾ ਲੱਭ ਲਈ। ਹੋਇਆ ਪ੍ਰਸੰਨ ਬਾਰ ਦੇ ਜਗ ਮਾਈ, ਸੰਸਾਰ ਦੀ ਮਾਂ ਜਿਹੜੀ ਕਾਲੀ ਹੈ, ਕਹਿੰਦੇ ਪ੍ਰਸੰਨ ਹੋ ਕੇ ਜੋ ਅਸੀਂ ਬਰ ਮੰਗਾਂਗੇ ਉਹੀ ਅੱਜ ਦੇ ਦੇਗੀ। ਤਿਸ ਛਿਨ ਆਇਓ ਢਿਗ ਮਰਦਾਨਾ, ਹੇ ਗੁਰੂ ਅੰਗਦ ਸਾਹਿਬ ਜੀ, ਜਦੋਂ ਮੈਨੂੰ ਅੱਗੇ ਲਾ ਕੇ ਟੋਲਾ ਲਈ ਜਾ ਰਹੇ ਸੀ, ਉਸ ਸਮੇਂ ਭਾਈ ਮਰਦਾਨਾ ਜੀ ਮੇਰੇ ਕੋਲ ਚੱਲ ਕੇ ਆ ਗਿਆ। ਮੁਝ ਸੋ ਇਸ ਬਿਧ ਬਚਨ ਬਖਾਨਾ, ਮੈਨੂੰ ਆ ਕੇ ਭਾਈ ਮਰਦਾਨੇ ਨੇ ਇਸ ਤਰ੍ਹਾਂ ਦਾ ਬਚਨ ਕਿਹਾ, ਬਾਲੇ ਰਹਿਓ ਜੀਵਨਾ ਤੇਰਾ, ਵੇ ਭਾਈ ਬਾਲਾ ਤੇਰਾ ਤਾਂ ਸੰਸਾਰ ਵਿੱਚੋਂ ਜਾਣਾ ਮ੍ਰਿਤੂ ਕਾਲ ਨੈ ਤੋ ਕੋ ਘੇਰਾ, ਜਿਹੜਾ ਮੌਤ ਦਾ ਸਮੇਂ ਉਹਨੇ ਤੈਨੂੰ ਵੀ ਆ ਘੇਰਾ ਪਾਇਆ। ਸਿਰ ਉਤਾਰ ਕੇ ਭੇਟ ਚੜਾਵੇ ਹੈ, ਵੀ ਭਾਈ ਬਾਲੀ ਸਾਥੀਆ ਸਿਰਜਾ ਵੱਢ ਕੇ ਨਾ ਹੁਣ ਅਕਾਲੀ ਦੇਵੀ ਦੇ ਅੱਗੇ ਚੜਾਉਣਗੇ, ਬਲੀ ਦੇਣਗੇ। ਪੂਜ ਗੌਰ ਜਾ ਕੋ ਬਰ ਪਾਵੇ, ਅਕਾਲੀ ਮਾਂ ਨੂੰ ਪੂਜ ਕੇ ਇਹਨਾਂ ਲੋਕਾਂ ਨੇ ਬਰ ਪਾ ਲੈਣਾ, ਤੈਨੂੰ ਮਾਰ ਦੇਣਾ। ਮੈਂ ਬੋਲਿਓ ਤੈਂ ਝੂਠ ਉਚਾਰਾ, ਗੁਰੂ ਅੰਗਦ ਸਾਹਿਬ ਜੀ ਮੈਂ ਮਰਦਾਨਾ ਨੂੰ ਬੋਲਿਆ ਵੀ ਇਹ ਤੇਰਾ ਜਿਹੜਾ ਬਚਨ ਹੈ ਬਿਲਕੁਲ ਸੋਲਾਂ ਨੇ ਝੂਠ ਹੈ। ਮਰਨ ਜੀਅਨ ਤਨ ਕੋ ਵਿਵਹਾਰਾ, ਇਹ ਜਿਹੜਾ ਜੰਮਣਾ ਤੇ ਮਰਨਾ ਇਹ ਤਾਂ ਸਰੀਰ ਦਾ ਵਿਵਹਾਰ, ਸਰੀਰ ਹੀ ਜੰਮਦਾ ਸਰੀਰ ਹੀ ਮਰਦਾ ਹੁੰਦਾ। ਪੰਜ ਤੱਤ ਮਿਲ ਸਿਰਜ ਸਰੀਰਾ, ਜਿਹੜਾ ਪੰਜ ਤੱਤ ਹੈ ਜਦੋਂ ਮਿਲ ਜਾਂਦੇ ਇਕੱਠਿਆਂ ਹੋ ਜਾਂਦੇ ਉਦੋਂ ਸਰੀਰ ਜਿਹਾ ਰਚਿਆ ਜਾਂਦਾ, ਸਰੀਰ ਬਣ ਜਾਂਦਾ ਹੈ। ਬਿਨਸ ਜਾਤ ਜਬ ਹੋਤ ਬਖੀਰਾ, ਕਹਿੰਦੇ ਇਸ ਪੰਜ ਸਰੀਰ ਨਾਸ ਹੋ ਜਾਂਦਾ, ਪੰਜੇ ਤੱਤ ਕਹਿੰਦੇ ਵੱਖੋ ਵੱਖ ਹੋ ਜਾਂਦੇ, ਖਿਲਰ ਜਾਂਦੇ, ਆਪੋ ਆਪਣੇ ਤੱਤਾਂ ਵਿੱਚ ਜਾ ਲੀਨ ਹੁੰਦੇ। ਆਤਮ ਬਿਖੈ ਨਾ ਜਨਮ ਨਾ ਮਰਨਾ, ਮਰਦਾਨੇ ਸਰੀਰ ਦੇ ਵਿੱਚ ਜਿਹੜਾ ਆਤਮਾ ਹੈ ਉਹਦੇ ਵਿੱਚ ਜੰਮਣਾ ਮਰਨਾ ਹੈ ਨਹੀਂ, ਇਹ ਸਰੀਰ ਜੰਮਦਾ ਮਰਦਾ। ਹਰਖ ਨ ਸ਼ੋਕ ਨ ਕਿਸੇ ਡਰਨਾ, ਆਓ ਆਤਮਾ ਨੂੰ ਨਾ ਕਿਸੇ ਤੋਂ ਕਹਿੰਦੇ ਪਦਾਰਥ ਸੁਣ ਕੇ ਖੁਸ਼ੀ ਹੁੰਦੀ ਹੈ, ਨਾ ਜਾਣ ਕਰਕੇ ਗਮੀ ਹੁੰਦੀ ਹੈ, ਨਾ ਉਹਨੂੰ ਕੋਈ ਡਰ ਪੈ ਹੁੰਦਾ ਹੈ। ਮਾਰ ਨ ਸਕ ਹੈ ਤਾਹੇ ਕੋ ਕੋ ਉਹ ਮਰਦਾਨੇ ਜਿਹੜਾ ਸਰੀਰ ਵਿੱਚ ਆਤਮਾ ਹੈ ਨਾ, ਉਹ ਪਰਮਾਤਮਾ ਦਾ ਪਰਮੇਸ਼ਰ ਦੀ ਅੰਸ਼ ਹੈ, ਉਹਨੂੰ ਨੀ ਕੋ ਮਾਰ ਮੂਰ ਸਕਦਾ ਹੈ। ਸਤ ਚੇਤਨ ਨਿਤ ਆਨੰਦ ਜੋ ਉਹ ਜਿਹੜਾ ਆਤਮਾ ਹੈ ਉਹ ਤਾਂ ਹਮੇਸ਼ਾ ਸਚਿਤ ਆਨੰਦ ਸਰੂਪ ਹੀ ਹੈ, ਪਰਮੇਸ਼ਰ ਦਾ ਹੀ ਰੂਪ ਹੈ। ਪਾਵਕ ਦਹਿਨ ਨੀਰ ਡੁੱਬੈ ਹੈ ਮਰਦਾਨੇ ਜਿਹੜਾ ਆਤਮਾ ਹੈ ਉਹਨੂੰ ਅੱਗ ਕਹਿੰਦੇ ਸਾੜ ਨਹੀਂ ਸਕਦੀ ਹੈ, ਪਾਣੀ ਉਹ ਆਪਣੇ ਵਿੱਚ ਉਹਨੂੰ ਡੁਬੋ ਨਹੀਂ ਸਕਦਾ ਹੈ। ਕੋਟ ਸ਼ਾਸਤਰ ਸੋ ਨਹੀਂ ਛਿਦੈ ਹੈ ਜਿਹੜਾ ਸਰੀਰ ਵਿੱਚ ਆਤਮਾ, ਜੇ ਕਰੋੜਾਂ ਸ਼ਾਸਤਰ ਲੈ ਕੇ ਉਹਨੂੰ ਕੱਟਣਾ ਚਾਹੇ ਕਰੋੜਾਂ ਸ਼ਾਸਤਰਾਂ ਕਰਕੇ ਕੱਟਿਆ ਵਧਿਆ ਚੀਰਿਆ ਨਹੀਂ ਜਾਂਦਾ ਹੈ। ਜੀਵਨ ਮਰਨਾ ਮਾਨਹਿ ਪ੍ਰਾਣੀ ਮਰਦਾਨੇ ਜਿਹੜੇ ਪ੍ਰਾਣਾ ਤਾਈ ਜੀਵ ਜਿਉਣਾ ਤੇ ਜੰਮਣਾ ਮਰਨਾ ਜੰਮਣਾ ਤੇ ਮਰਨਾ ਮੰਨਦੇ ਹਨ। ਤਨ ਹੰਕਾਰ ਸੋ ਜੇ ਅਗਿਆਨੀ ਜਿਹੜੇ ਅਗਿਆਨੀ ਲੋਕ ਹੈ ਸਰੀਰ ਦੇ ਹੰਕਾਰ ਸਹਿਤ ਉਹ ਮੰਨਦੇ ਆ ਵੀ ਹੁਣ ਅਸੀਂ ਜਿਉ ਰਹੇ ਹੁਣ ਅਸੀਂ ਮਰਾਂਗੇ। ਅੰਤ ਸਮਾਂ ਤਨ ਆਨ ਲਗਤ ਜਬ ਮਰਦਾਨੇ ਜਦੋਂ ਅੰਤ ਦਾ ਸਮਾਂ ਇਹ ਸਰੀਰ ਤੇ ਆ ਲੱਗਦਾ ਜਾਣੀ ਅਖੀਰਲਾ ਸਮਾਂ ਸਰੀਰ ਤੇ ਆ ਜਾਂਦਾ ਕੋਈ ਉਪਾਅ ਨ ਰੱਖ ਸਕਤ ਤਬ ਜਿੰਨੇ ਮਰਲੀ ਉਪਰਾਲੇ ਹੀਲੇ ਕਰਲੇ ਕੋਈ ਇਹਨੂੰ ਕਹਿੰਦੇ ਸਰੀਰ ਨੂੰ ਰੱਖ ਨਹੀਂ ਸਕਦਾ ਇਹ ਮਰੀ ਜਾਂਦਾ ਜੇ ਨਾ ਸਮਾਂ ਮ੍ਰਿਤੂ ਕੋ ਅਬ ਹੋਈ ਮਰਦਾਨੇ ਜੇ ਹੁਣ ਕਿਹੜੇ ਮੇਰੇ ਮੌਤ ਦਾ ਸਮਾਂ ਨਹੀਂ ਅਜੇ ਆਇਆ ਹੋਇਆ ਰੋਮ ਨ ਛੇਦ ਸਕੈ ਕਬ ਕੋਈ ਉਹ ਕਹਿੰਦਾ ਵੀ ਬੜੀ ਚੜਾ ਕੇ ਤੈਨੂੰ ਮਾਰ ਮੁਕਾਉਣਗੇ ਵੀ ਮਰਦਾਨੇ ਮੈਂ ਸਖਸ਼ਾ ਦਾ ਮੇਰਾ ਇੱਕ ਰੋਮ ਨੀ ਇਹਨਾਂ ਨੇ ਕੱਢ ਸਕਣਾ ਦੇਸ਼ ਕਾਲ ਪੁਨ ਬਸਤ ਬਹੋਰੀ ਇਸੇ ਤਰ੍ਹਾਂ ਮਰਦਾਨੇ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੈ ਜਦੋਂ ਮਨੁੱਖ ਨੇ ਮਰਨਾ ਹੁੰਦਾ ਹੈ ਉਹ ਜਿਹੜੇ ਇਲਾਕੇ ਵਿੱਚ ਮਰਨਾ ਉਹ ਇਲਾਕਾ ਆ ਜਾਏ ਜਿਹੜਾ ਸਮਾਂ ਜਿਸ ਸਮੇਂ ਮਰਨਾ ਉਹ ਸਮਾਂ ਆ ਜਾਏ ਫਿਰ ਜਿਸ ਚੀਜ਼ ਨਾਲ ਇਹਨੇ ਮਰਨਾ ਹੈ ਸ਼ਾਸਤਰ ਨਾਲ ਮਰਨਾ ਬਿਜਲੀ ਡਿੱਗ ਕੇ ਐਕਸੀਡੈਂਟ ਹੋ ਕੇ ਜਾਂ ਰੋਗ ਕਰਕੇ ਮਰਨਾ ਹੈ ਉਹ ਚੀਜ਼ ਆ ਜਾਵੇ ਹੋਏ ਜਾਤ ਇੱਕ ਠੌਰੀ ਹੋਏ ਮਨੁੱਖ ਨੇ ਕਹਿੰਦੇ ਮਰਨਾ ਹੁੰਦਾ ਫਿਰ ਤਿੰਨੇ ਚੀਜ਼ਾਂ ਇੱਕ ਜਗ੍ਹਾ ਇਕੱਠੀਆਂ ਹੋ ਜਾਂਦੀਆਂ ਉਹ ਸਮਾਂ ਵੀ ਆ ਜਾਂਦਾ ਉਹ ਦੇਸ਼ ਵੀ ਆ ਜਾਂਦਾ ਉਹ ਵਸਤੂ ਵੀ ਆ ਪ੍ਰਾਪਤ ਹੁੰਦੀ ਹੈ ਤਬ ਇਹ ਦੇਹ ਬਿਨਸ ਕਰ ਜਾਈ ਜਦੋਂ ਵੀ ਮਰਦਾਨੇ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ ਫਿਰ ਇਹ ਜਿਹੜਾ ਸਰੀਰ ਹੈ ਨਾ ਖਤਮ ਹੋ ਜਾਂਦਾ ਮਰ ਜਾਂਦਾ ਹੈ ਕੋਈ ਨਾ ਇਸ ਕੋ ਰੱਖ ਸਕਾਈ ਫਿਰ ਭਾਵੇਂ ਬੈਡ ਡਾਕਟਰ ਹੋਣ ਹੋਰ ਸ਼ੀਸ਼ਿਆਂ ਦੇ ਮਲਵੇ ਜਾ ਕੇ ਉਠਾ ਪਹਿਰੇ ਲਾ ਲੇ ਫਿਰ ਨੀ ਇਹਨੂੰ ਕੋਈ ਰੱਖ ਰੁੱਖ ਸਕਦਾ ਹੈ ਇੱਕ ਨ ਤਿੰਨੋ ਮਹਿਜੇ ਮਿਲਤ ਹੈ ਮਰਦਾਨੇ ਤਿੰਨਾਂ ਵਿੱਚੋਂ ਜੇ ਇੱਕ ਨਾ ਮਿਲੇ ਜਾਂ ਸਮਾਂ ਨਾ ਆਵੇ ਜਾਂ ਇਸੇ ਤਰ੍ਹਾਂ ਜਿਸ ਇਲਾਕੇ ਵਿੱਚ ਮਰਨਾ ਉਹ ਇਲਾਕਾ ਨਾ ਹੋਵੇ ਜਿਹੜੀ ਚੀਜ਼ ਨਾਲ ਮਰਨਾ ਉਹ ਚੀਜ਼ ਨਾ ਆਵੇ ਉੱਥੇ ਤੋਤਾ ਨ ਰੱਖਿਆ ਕਾਲ ਕਰਤ ਹੈ ਤਾਂ ਜਿਹੜਾ ਕਾਲ ਹੈ ਨਾ ਜਿਹੜੀ ਮੌਤ ਹੈ ਉਹ ਵੀ ਕਹਿੰਦੇ ਇਹਦੀ ਰੱਖਿਆ ਕਰਦੀ ਉਹ ਮਰਨਾ ਤਾਂ ਕਿਧਰੇ ਉਹਦੀ ਰੱਖਿਆ ਕਰਦੀ ਸੁਣ ਤੂਸ਼ਨ ਭਾ ਮਰਦਾਨਾ ਇਹ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਮੈਥੋਂ ਸੁਣ ਕੇ ਭਾਈ ਮਰਦਾਨਾ ਜੀ ਚੁੱਪ ਹੋ ਗਏ ਮੁਝ ਸੰਗ ਦੇਵੀ ਭਵਨ ਭਿਆਨਾ ਕਹਿੰਦੇ ਮੇਰੇ ਸਾਥ ਹੀ ਦੇਵੀ ਦਾ ਜਿੱਥੇ ਉਹ ਮੰਦਿਰ ਜਾ ਉਹਦੇ ਨਾਲ ਹੀ ਮੇਰੇ ਚਲੇ ਆ ਗਿਆ ਮਰਦਾਨਾ ਸ੍ਰੀ ਗੁਰ ਆਪ ਤਹਾ ਚੱਲ ਆਏ ਗੁਰੂ ਨਾਨਕ ਸਾਹਿਬ ਜੀ ਵੀ ਉੱਥੋਂ ਉੱਠ ਕੇ ਆਪ ਹੀ ਚੱਲ ਕੇ ਨਾਲ ਆ ਗਏ ਪਿਖਾ ਤਮਾਸ਼ੋ ਕੱਛ ਨਾ ਅਲਾਏ ਗੁਰੂ ਮਹਾਰਾਜ ਕਹਿੰਦੇ ਚੁੱਪ ਚਾਪ ਉੱਥੇ ਖੜੋਤੇ ਹੈ ਵੀ ਹੁਣ ਰਾਜੇ ਸਮੇਤ ਭਾਈ ਬਾਲਾ ਨਾਲ ਕੀ ਕਰਦੇ ਆ ਤਮਾਸ਼ਾ ਜਾ ਵੇਖਦੇ ਆ ਮਹਾਰਾਜ ਜਬ ਗੇ ਦੁਰਗਾ ਕੇਰ ਅਗਾਰੀ ਭਾਈ ਬਾਲਾ ਜੀ ਕਹਿੰਦੇ ਜਦੋਂ ਅਕਾਲੀ ਦੇ ਮੰਦਿਰ ਦੇ ਅੱਗੇ ਚਲੇ ਗਏ ਤਬ ਅਵਨੇਸ਼ਰ ਗਿਰਾ ਉਚਾਰੀ ਉਹ ਜਿਹੜੇ ਲੋਕ ਹੈ ਉਹਨਾਂ ਦੇ ਸਾਥ ਰਾਜੇ ਨੇ ਇਸ ਤਰ੍ਹਾਂ ਗੱਲ ਆਖੀ ਇਸ ਮਾਨਵ ਕੋ ਭੇਟ ਚੜੀ ਜਾਏ ਆਪਾਂ ਜਿਹੜਾ ਫੜ ਕੇ ਲਿਆਂਦਾ ਨਾ ਬਾਹਰਲਾ ਪ੍ਰਦੇਸ਼ ਚੀਜ਼ ਹੈ ਇਹਨੂੰ ਕਹਿੰਦੇ ਕਾਲੀ ਮਾਂ ਦੀ ਭੇਟਾ ਚੜਾਈਏ ਵਰਦਾਨੀ ਸੋ ਪ੍ਰਸੰਨ ਕਰੀ ਜਾਏ ਇਸ ਤਰ੍ਹਾਂ ਜਿਹੜੀ ਵਰ ਦੇਣ ਵਾਲੀ ਕਾਲੀ ਦੇਵੀ ਉਹਨੂੰ ਪ੍ਰਸੰਨ ਕਰ ਲਈ ਆਪਾਂ ਪੀਰ ਭੂਰ ਪੀ ਭਵਨ ਅਗਾਰੀ ਇਹ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਜਿਸ ਵੇਲੇ ਰਾਜੇ ਨੇ ਕਿਹਾ ਕਾਲੀ ਦੇ ਮੰਦਿਰ ਅਗਰ ਬੜੀ ਲੋਕਾਂ ਦੀ ਭੀੜ ਹੋ ਰਹੀ ਸੀ। ਕੌਤਕ ਅਵਲੋਕਤ ਨਰ ਨਾਰੀ, ਹੋਰ ਜਿੰਨੇ ਲੋਕ ਆਏ ਉਹ ਕਹਿੰਦੇ ਕੌਤਕ ਤਮਾਸ਼ਾ ਵੇਖ ਰਹੇ। ਖੈਚ ਲਈ ਇੱਕ ਮਨ ਜੋ ਕਿਰਪਾਨਾ, ਇਹ ਗੁਰੂ ਅੰਗਦ ਸਾਹਿਬ ਜੀ ਮੈਨੂੰ ਮਾਰਨ ਵਾਸਤੇ ਬਲੀ ਚੜਾਉਣ ਵਾਸਤੇ ਇੱਕ ਮਨੁੱਖ ਨੇ ਮਨ ਚੋ ਕਿਰਪਾਨ ਬਾਹਰ ਖਿੱਚ ਲਈ। ਚਮਕੀ ਦੇਖ ਡਰਿਓ ਮਰਦਾਨਾ, ਤਲਵਾਰ ਕਹਿੰਦੇ ਚਮਕੀ ਦਮਕੀ, ਹੇ ਗੁਰੂ ਅੰਗਦ ਸਾਹਿਬ ਜੀ ਮਰਦਾਨਾ ਦੇ ਕੇ ਬਹੁਤ ਡਰ ਗਿਆ, ਮਾਰਨੀ ਤਾਂ ਮੇਰੇ ਸੀ ਮਰਦਾਨਾ ਹੀ ਐਵੇਂ ਹੀ ਡਰ ਪਿਆ। ਸੰਗ ਰਹਿਣ ਵਾਰੋ ਪ੍ਰਭ ਤੇਰੇ, ਫਿਰ ਮਹਾਰਾਜ ਨੂੰ ਕਹਿਣ ਲੱਗਿਆ ਹੇ ਗੁਰੂ ਨਾਨਕ ਸਾਹਿਬ ਭਾਈ ਵਾਲਾ ਤੇਰੇ ਨਾਲ ਰਹਿਣ ਵਾਲਾ ਹੈ, ਰੱਖਿਆ ਆਪ ਕਰੋ ਇਸ ਬੇਰੇ। ਆਏ ਹੁਣ ਕਿਰਪਾਨ ਮਾਰ ਕੇ ਬਲੀ ਚੜਾਉਂਦੇ ਆ, ਇਹਦੀ ਇਸ ਸਮੇਂ ਬਾਲੇ ਦੀ ਰੱਖਿਆ, ਕੱਲ ਨੂੰ ਬਚਾ ਲਓ ਮੌਤ ਦੇ ਮੂੰਹ ਤੋਂ। ਤੇਹ ਛਿਨ ਕ੍ਰੋਧ ਕਾਲ ਕਾ ਕੜਕੀ, ਮਹਾਰਾਜ ਗੁਰੂ ਅੰਗਦ ਸਾਹਿਬ ਜਦੋਂ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਉਸੇ ਵੇਲੇ ਕਹਿੰਦੇ ਜਿਹੜੀ ਕਾਲੀ ਦੇਵੀ ਹੈ ਕ੍ਰੋਧ ਵਿੱਚ ਆ ਕੇ ਕਹਿੰਦੇ ਘੜਕ ਪਈ ਬਿਜਲੀ ਵਾਂਗੂ, ਫਿਰ ਭੀਰ ਭੂਰ ਮੇਲੇ ਕੀ ਭੜਕੀ। ਆ ਜਿੰਨਾ ਕਹਿੰਦੇ ਉੱਥੇ ਕਾਲੀ ਦੇਵੀ ਦੇ ਇੱਧਰ ਉੱਧਰ ਮੇਲਾ ਲੱਗਿਆ ਸੀ ਭੀੜ ਵਿੱਚ, ਕਹਿੰਦੇ ਭੜਕ ਭੀੜ ਭੜਕ ਪਈ, ਆਪੋ ਵਿੱਚ ਹੀ ਖੜਕ ਪਈ ਉਹਨਾਂ ਦੀ। ਪ੍ਰਗਟੀ ਚੰਡ ਪ੍ਰਚੰਡ ਭਿਆਨਾ, ਇੱਧਰ ਕਹਿੰਦੇ ਕਾਲੀ ਦੇ ਮੰਦਿਰ ਵਿੱਚੋਂ ਜਿਹੜੀ ਕਾਲੀ ਬੜੀ ਤੇਜ਼ ਧਰਾਰੀ ਕਹਿੰਦੇ ਫਿਰ ਪ੍ਰਗਟ ਹੋ ਗਈ। ਤੇਹ ਨਾਰ ਕਰਤੇ ਸ਼ੀਨ ਕਿਰਪਾਨਾ, ਜਿਸ ਮੂਰਖ ਨੇ ਹੱਥ ਵਿੱਚ ਕਿਰਪਾਨ ਜੀ ਫੜੀ ਸੀ ਕਾਲੀ ਨੇ, ਕਹਿੰਦੇ ਉਹਦੇ ਹੱਥਾਂ ਵਿੱਚੋਂ ਫੜ ਕੇ ਖੋ ਕੇ। ਉਤੋਂ ਨਰੇਸ਼ ਠਾਂਡ ਜਿਹ ਠਾਈ, ਇਹ ਗੁਰੂ ਅੰਗਦ ਸਾਹਿਬ ਜੀ ਜਿੱਥੇ ਉਹ ਕਲਕੱਤੇ ਦਾ ਰਾਜਾ ਖੜੋਤਾ ਹੋਇਆ ਸੀ ਨਾ ਲੋਕਾਂ ਵਿੱਚ, ਜਾਏ ਤਾਹਿ ਕੇ ਕੰਠ ਲਗਾਈ, ਚੰਡੀ ਨੇ ਫੜ ਕੇ ਕਿਰਪਾਨ ਜਾ ਕੇ ਉਹਦੇ ਕਹਿੰਦੇ ਗਲ ਚ ਮਾਰੀ, ਗਲ ਵੱਢ ਸਿੱਟਿਆ ਰਾਜੇ। ਤਤ ਛਿਨ ਧਰ ਤੇ ਸਿਰ ਗਿਰ ਪਰਿਆ, ਕਾਲੀ ਨੇ ਕਹਿੰਦੇ ਬੜੀ ਛੇਤੀ ਕਹਿੰਦੇ ਕੱਟ ਕੇ ਧਰਤੀ ਤੇ ਸਿਰ ਸਿੱਟ ਦਿੱਤਾ ਰਾਜੇ। ਜਨ ਸਾਖਾ ਤੇ ਫਲ ਕੇ ਕਿਨ ਹਿਰਾਇਆ, ਗੁਰੂ ਅੰਗਦ ਸਾਹਿਬ ਜੀ ਆਈ ਸੀ ਜਿਵੇਂ ਕਿਸੇ ਨੇ ਡੰਡਾ ਮਾਰ ਕੇ ਦਰਖਤ ਦਾ ਫਲ ਕਹਿੰਦੇ ਧਰਤੀ ਤੇ ਸਟਿਆ ਹੋਵੇ। ਸੋਣਤ ਚੱਲਿਓ ਗਿਰਿਓ ਨਰਿਪ ਧਰਨੀ, ਗੁਰੂ ਅੰਗਦ ਸਾਹਿਬ ਫੇਰ ਕੀ ਹੈ ਕਹਿੰਦੇ ਜਦੋਂ ਗਲ ਵੱਢ ਕੇ ਸਿੱਟਤਾ ਲਹੂ ਕਹਿੰਦੇ ਧਰਤੀ ਤੇ ਖਿਲਰ ਪਏ, ਫਿਰ ਚੱਲ ਪਿਆ ਉੱਥੇ। ਭਾਗੇ ਲੋਕ ਪਿਖਤ ਆਸ ਕਰਨੀ, ਰਾਜੇ ਨੂੰ ਇਸ ਤਰ੍ਹਾਂ ਦਾ ਵੀ ਮਾਰਤਾ ਇਹਨੇ ਕਾਲੀ ਨੇ, ਕਹਿੰਦੇ ਇਹੀ ਕਰਨੀ ਐਸੀ ਗੱਲ ਦੇ ਕੇ ਲੋਕ ਤਾਂ ਭੱਜ ਚੱਲੇ ਵੀ ਸਾਨੂੰ ਨਾ ਕਿਤੇ ਕਾਲੀ ਮਾਰੇ। ਰਹਿਓ ਨਾ ਕੋਉ ਨਰ ਤੇ ਥਨ, ਗੁਰੂ ਅੰਗਦ ਸਾਹਿਬ ਜੀ ਬਸ ਮੈਂ ਹੀ ਰਹਿ ਗਿਆ, ਮਾਰਾ ਰਹਿ ਗਏ, ਬਾਕੀ ਉੱਥੇ ਕੋਈ ਨੀ ਖੜਾ ਰਿਹਾ ਹੈ। ਤੀਨੋ ਮੈਂ ਸ੍ਰੀ ਗੁਰ ਮਰਦਾਨਾ, ਕਹਿੰਦੇ ਅਸੀਂ ਤਿੰਨੇ ਜਾਣੇ ਉੱਥੇ ਰਹਿ ਗਏ, ਗੁਰੂ ਨਾਨਕ ਸਾਹਿਬ, ਇੱਕ ਮੈਂ ਭਾਈ ਬਾਲਾ, ਤੀਸਰਾ ਸਾਥੀ ਮਰਦਾਨਾ, ਬਾਕੀ ਸਭ ਭੱਜ ਗਏ। ਤੇ ਛਿਨ ਸ੍ਰੀ ਚੰਡੀ ਕੇ ਸਾਥਾ, ਕਹਿੰਦੇ ਉਸ ਸਮੇਂ ਜਿਹੜੀ ਇਹ ਕਾਲੀ ਉਹਦੇ ਸਾਥ, ਬਚਨ ਭਨਿਓ ਇਸ ਵਿਦ ਜਗ ਨਾਥਾ, ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੋ ਸੰਸਾਰ ਦੇ ਮਾਲਕ ਉਹਨਾਂ ਨੇ ਕਾਲੀ ਦੇ ਸਾਥ ਬਚਨ ਕਿਹਾ। ਭੂਪਤ ਸੇਵਕ ਹੋ ਤੋ ਤੁਮਾਰਾ, ਕਾਲੀ ਦੇਵੀ ਆ ਜਿਹੜਾ ਕਲਕੱਤੇ ਦਾ ਰਾਜਾ ਸੀ ਇਹ ਤੇਰਾ ਸਿੱਖ ਸੇਵਕ ਹੈ ਸੀ, ਬਾਲੇ ਕੋ ਬਚਾਏ ਸੋ ਮਾਰਾ, ਆ ਜਿਹੜਾ ਭਾਈ ਬਾਲਾ ਉਹ ਤਾਂ ਸਾਡਾ ਸੇਵਕ ਸੀ, ਰਾਜਾ ਤੇਰਾ ਸੇਵਕ, ਸਾਡੇ ਸੇਵਕ ਨੂੰ ਬਚਾ ਕੇ ਤੂੰ ਆਪਣੇ ਸੇਵਕ ਨੂੰ ਮਾਰਤਾ। ਤਿੰਨ ਪ੍ਰਸੰਨ ਕੀ ਕੀਨੀ ਰੀਤਾ, ਦੇਖ ਲਾ ਕਾਲੀ ਦੇਵੀ ਇੱਥੋਂ ਦੇ ਰਾਜੇ ਨੇ ਤਾਂ ਤੈਨੂੰ ਪ੍ਰਸੰਨ ਕਰਨ ਵਾਸਤੇ ਰੀਤੀ ਕੀਤੀ ਸੀ। ਕ੍ਰੋਧ ਭਰੀ ਕਿਉਂ ਕੀ ਹੈ ਵਿਪਰੀਤਾ, ਕਾਲੀ ਕਿਉਂ ਕ੍ਰੋਧ ਵਿੱਚ ਗੁੱਸੇ ਵਿੱਚ ਭਰ ਗਈ, ਤੂੰ ਉਲਟੀ ਗੱਲ ਕਿਉਂ ਕੀਤੀ, ਸਾਡਾ ਬਚਾਇਆ ਆਪਣਾ ਮਾਰ ਮੁਕਾਇਆ। ਤਬ ਸ੍ਰੀ ਚੰਡੀ ਬਚਨ ਉਚਾਰੇ, ਇਹ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਤੋਂ ਸੁਣ ਕੇ ਤਦੋਂ ਕਾਲੀ ਨੇ ਉਹ ਬਚਨ ਕਹੇ। ਸੁਣ ਸ੍ਰੀ ਨਾਨਕ ਸੋਨ ਮਝਾਰੇ, ਇਹ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਹ ਮੇਰੇ ਬਚਨ ਕੰਨਾਂ ਵਿੱਚ ਧਿਆਨ ਨਾਲ ਸੁਣੋ ਜੀ। ਜੋ ਹਰ ਜਨ ਪਰਮੇਸ਼ੁਰ ਪਿਆਰੇ, ਗੁਰੂ ਨਾਨਕ ਸਾਹਿਬ ਜਿਹੜੇ ਵਾਹਿਗੁਰੂ ਦੇ ਦਾਸ ਹੈ, ਵਾਹਿਗੁਰੂ ਦੇ ਪਿਆਰੇ ਹੈ, ਰੱਛਿਆ ਕਰ ਹਾਂ ਸਾਂਝ ਸਕਾਰੇ, ਉਹਨਾਂ ਨੂੰ ਮੈਂ ਕੀ ਮਾਰਨਾ ਹੈ, ਮੈਂ ਤਾਂ ਉਹਨਾਂ ਦੀ ਦਿਨ ਰਾਤ ਰੱਖਿਆ ਕਰਦੀ, ਰਖਵਾਲੀ ਕਰਦੀ ਹਾਂ, ਸੇਵਾਦਾਰਨੀ ਪਹਿਰੇਦਾਰਨੀ ਬਣ ਕੇ। ਜੇ ਮਤ ਮੰਦ ਤਿੰਨੋਂ ਦੁੱਖ ਦੇਹੀ, ਜਿਹੜੇ ਕੋਈ ਭੈੜੀ ਮਤ ਵਾਲੇ ਲੋਕ ਹੈ ਜਿਹੜੇ ਰੱਬ ਦੇ ਪਿਆਰਿਆਂ ਨੂੰ ਨੂੰ ਦੁੱਖ ਦਿੰਦੇ, ਉਹਨਾਂ ਨੂੰ ਮਾਰਨਾ ਚਾਹੁੰਦੇ। ਤਿਹ ਮਾਰਾਂ ਮੇਰੀ ਮਤ ਇਹ, ਗੁਰੂ ਨਾਨਕ ਸਾਹਿਬ ਮੇਰੀ ਇਹ ਅਕਲ ਮਤ ਹੈ, ਕਹਿੰਦੇ ਉਹਨਾਂ ਨੂੰ ਮੈਂ ਮਾਰ ਦਿੰਦੀ ਹੈ ਭਾਵੇਂ ਉਹ ਮੇਰੇ ਹੀ ਸੇਵਕ ਹੋਣ। ਇਹ ਭੂਪਤ ਮਤ ਮੰਦ ਕੁਚਾਰੀ, ਦੇਖੋ ਇਹ ਜਿਹੜਾ ਰਾਜਾ ਹੈ ਕਲਕੱਤੇ ਦਾ ਕਿੰਨਾ ਭੈੜੀ ਮਤ ਵਾਲਾ, ਕਿਹਾ ਖੋਟੀ ਚਾਲ ਵਾਲਾ ਹੈ। ਮਾਰਨ ਆਨਿਓ ਸੰਤ ਵਗਾਰੀ, ਮਹਾਨ ਸਾਧੂ ਸੀ ਸਿਮਰਨ ਵਾਲਾ ਸੀ, ਉਹਨੂੰ ਮਾਰਨ ਵਾਸਤੇ ਮੇਰੇ ਲਿਆ ਅੱਗੇ ਖੜਾ ਕੀਤਾ ਇਸ ਮੂਰਖ ਨੇ। ਕਿਉਂ ਕ੍ਰੋਧ ਜਾਂ ਤੇ ਮੈਂ ਮਾਰਾਂ, ਇਸ ਕਰਕੇ ਹੇ ਗੁਰੂ ਨਾਨਕ ਸਾਹਿਬ ਇਹ ਰਾਜੇ ਉੱਪਰ ਮੈਂ ਗੁੱਸਾ ਕੀਤਾ ਵੀ ਸੰਤ ਨੂੰ ਇਹ ਚੜਾ ਰਿਹਾ ਮੇਰੀ ਬਲੀ, ਇਹਨੂੰ ਫਿਰ ਮੈਂ ਮਾਰ ਮੁਕਾਇਆ। ਮਰਤ ਸੰਤ ਕੋ ਤੁਰਤ ਉਬਾਰਾ, ਜਿਹੜਾ ਸਾਧੂ ਮਰ ਰਿਹਾ ਸੀ ਇਹਨੂੰ ਮਾਰਾਂ ਮੈਂ ਬੜੀ ਛੇਤੀ ਬਚਾ ਲਿਆ। ਅਸ ਕਹਿ ਲੋਪ ਭਈ ਤਬ ਦੇਵੀ, ਭਾਈ ਬਾਲਾ ਜੀ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਨੂੰ ਕਾਲੀ ਕਹਿ ਕੇ ਉੱਥੋਂ ਫਿਰ ਅਲੋਪ ਹੋ ਗਈ। ਜਗ ਮਾਤਾ ਈਸ਼ਵਰੀ ਅਭੇਵੀ, ਜਿਹਨੂੰ ਕਲਕੱਤੇ ਦੇ ਲੋਕ ਕਹਿੰਦੇ ਵੀ ਇਹ ਸੰਸਾਰ ਦੀ ਮਾਵਾਂ, ਇਹ ਭੇਦ ਤੋਂ ਰਹਿਤ ਈਸ਼ਵਰੀ ਹੈ। ਵੱਡਿਓ ਨਗਰ ਮਹਿ ਸ਼ੋਕ ਅਪਾਰੀ, ਇਹ ਗੁਰੂ ਅੰਗਦ ਸਾਹਿਬ ਜੀ ਜਦੋਂ ਕਲਕੱਤੇ ਦਾ ਰਾਜਾ ਮਰ ਗਿਆ ਸਾਰੇ ਸ਼ਹਿਰ ਵਿੱਚ ਬੜਾ ਸ਼ੋਕ ਵਧਿਆ। ਠੌਰ ਠੌਰ ਰੋਵਹਿ ਨਰ ਨਾਰੀ, ਇੰਨੇ ਇਸਤਰੀ ਪੁਰਸ਼ ਥਾਂ ਥਾਂ ਤੇ ਰੋਂਦੇ ਪਿੱਟਦੇ। ਕੀਏ ਵਿਚਾਰ ਜੇ ਹੁਤੇ ਸਿਆਣੇ, ਜਿਹੜੇ ਕੋਈ ਕਲਕੱਤੇ ਦੇ ਵਿੱਚ ਸਿਆਣੇ ਲੋਕ ਸੀ ਉਹਨਾਂ ਨੇ ਆਪੋ ਵਿੱਚ ਹੀ ਮਿਲ ਕੇ ਸੋਚ ਵਿਚਾਰ ਕੀਤਾ। ਕਹੇ ਜੋ ਕਲਾਵਾਨ ਮਨ ਜਾਣੇ, ਮਨ ਵਿੱਚ ਜਾਣ ਲਿਆ ਵੀ ਜਿਹੜੇ ਆ ਰਾਜੇ ਨੇ ਤਿੰਨ ਸੀ ਨਾ ਉਹਨਾਂ ਵਿੱਚੋਂ ਜਿਹੜਾ ਇੱਕ ਫੜਿਆ ਇਹਨਾਂ ਵਿੱਚੋਂ ਕੋਈ ਕਲਾ ਵਾਲਾ ਸੀ ਸ਼ਕਤੀ ਵਾਲਾ ਸੀ। ਆਏ ਸਭ ਹੀ ਤਬ ਧਰ ਪਾਉ, ਉਹ ਜਿਹੜੇ ਸਿਆਣੇ ਲੋਕ ਸੀ ਕਹਿੰਦੇ ਪ੍ਰੇਮ ਧਾਰ ਕੇ ਸ਼ਰਧਾ ਧਾਰ ਕੇ ਚੱਲ ਕੇ ਗੁਰੂ ਨਾਨਕ ਸਾਹਿਬ ਜੀ ਕੋਲ ਆ ਗਏ। ਸ੍ਰੀ ਗੁਰ ਕੋ ਲਖ ਲੀਨ ਪ੍ਰਭਾਉ, ਗੁਰੂ ਨਾਨਕ ਸਾਹਿਬ ਦਾ ਉਹ ਸਿਆਣੇ ਲੋਕਾਂ ਨੇ ਤੇਜ ਪ੍ਰਤਾਪ ਜਾਣ ਲਿਆ। ਡ੍ਰਿਪ ਸੁੱਤ ਠੰਡ ਆਏ ਅਗਾਰੀ, ਇਹਨੇ ਨੂੰ ਹੇ ਗੁਰੂ ਅੰਗਦ ਸਾਹਿਬ ਜਿਹੜਾ ਰਾਜੇ ਦਾ ਪੁੱਤਰ ਸੀ ਉਹ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ ਆ ਖੜਿਆ। ਕਰ ਕੈ ਬੰਧਨ ਬਿਨੈ ਉਚਾਰੀ, ਮੱਥਾ ਟੇਕ ਕੇ ਰਾਜੇ ਦੇ ਪੁੱਤਰ ਨੇ ਉਹ ਬੇਨਤੀ ਦੇ ਬਚਨ ਕਹੇ। ਕਰ ਹੋ ਸ਼ਿਮਾ ਅਪਰਾਧ ਹਮਾਰਾ, ਹੇ ਗੁਰੂ ਨਾਨਕ ਸਾਹਿਬ ਸਾਧੂ ਸਾਡਾ ਜਿਹੜਾ ਗੁਨਾਹ ਹੈ ਉਹ ਤੁਸੀਂ ਮਾਫ ਕਰ ਦਿਓ। ਹਮ ਨਹਿ ਜਾਣਿਓ ਭੇਦ ਤੁਮਾਰਾ, ਅਸੀਂ ਮਾਰਾ ਆਪ ਜੀ ਦਾ ਭੇਦ ਜਾਣ ਨਹੀਂ ਸਕੇ ਸੀ, ਅਸੀਂ ਤਾਂ ਵਿਦੇਸੀ ਜਾਣ ਕੇ ਵੀ ਚਲੋ ਇਹਨੂੰ ਬਲੀ ਚੜਾ ਕੇ ਦੇਵੀ ਦੀ ਖੁਸ਼ੀ ਲੈ ਲਈਏ। ਸਿੱਖ ਆਪਣੇ ਹਮ ਹੈ ਕਰੀਜੈ, ਇਸ ਕਰਕੇ ਹੇ ਗੁਰੂ ਨਾਨਕ ਸਾਹਿਬ ਸਾਨੂੰ ਸਾਰਿਆਂ ਨੂੰ ਆਪਣੇ ਸਿੱਖ ਬਣਾ ਲੈਣਾ ਕਰੀਏ। ਅਭੈ ਦਾਨ ਸਭ ਹਿਨ ਕੋ ਦੀਜੈ, ਅਸੀਂ ਮਾਰਾ ਲੋਕ ਸਾਰਿਆਂ ਨੂੰ ਨਿਰਭੈਤਾ ਦਾ ਦਾਨ ਬਖਸ਼ ਦੇਈਏ। ਸੁਣ ਤੋਂ ਬਿਨੈ ਹੈ ਗਏ ਕਿਰਪਾਲਾ, ਹੇ ਗੁਰੂ ਅੰਗਦ ਸਾਹਿਬ ਜੀ ਓ ਕਲਕੱਤੇ ਦੇ ਜਿਹੜੇ ਸਿਆਣੇ ਲੋਕ ਹੈ ਰਾਜੇ ਦੇ ਪੁੱਤਰ ਦੇ ਬੇਨਤੀ ਦੇ ਵਚਨ ਸੁਣ ਕੇ ਮਹਾਰਾਜ ਦਿਆਲੂ ਕਿਰਪਾਲੂ ਹੋ ਗਏ। ਆਪਣ ਦੀਆ ਉਪਦੇਸ਼ ਵਿਸਾਲਾ, ਉਹਨਾਂ ਲੋਕਾਂ ਨੂੰ ਰਾਜੇ ਦੇ ਪੁੱਤਰ ਸਮੇਤ ਹੀ ਮਹਾਨ ਉਪਦੇਸ਼ ਬਖਸ਼ਿਆ। ਸਤ ਨਾਮ ਕੋ ਸਿਮਰਨ ਕਰਨ, ਮਹਾਰਾਜ ਕਹਿਣ ਲੱਗੇ ਵੀ ਸੱਚੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਤੁਸਾਂ। ਸੰਤ ਸੇਵ ਮਹਿ ਹਿਤ ਉਰ ਧਰਨੋ, ਇਸੇ ਤਰ੍ਹਾਂ ਜਿਹੜਾ ਕੋਈ ਸਾਧੂ ਸੰਤ ਆ ਜਾਏ ਉਹਦੀ ਕਹਿੰਦੇ ਸੇਵਾ ਵਿੱਚ ਦਾ ਪ੍ਰੇਮ ਰੱਖਣਾ, ਪ੍ਰੇਮ ਨਾਲ ਆਏ ਗਏ ਸਾਧੂ ਦੀ ਸੇਵਾ ਕਰਨੀ ਤੁਸਾਂ ਨੇ। ਭੂਪਤ ਦਾਹ ਬਹੁਰ ਕਰਵਾਇਓ, ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਕਹਿੰਦੇ ਵੀ ਹੁਣ ਰਾਜਾ ਤੋਂ ਜਿਉਣਾ ਤਾਂ ਹੈ ਨਹੀਂ ਹੈ, ਤੇਰਾ ਹੁਣ ਸੰਸਕਾਰ ਕਰ ਦਿਓ। ਸੰਸਕਾਰ ਕਰਵਾ ਦਿੱਤਾ, ਸਿੰਘਾਸਨ ਰਿਪ ਸੁੱਤ ਬੈਠਾਰੋ, ਇਹ ਗੁਰੂ ਅੰਗਦ ਸਾਹਿਬ ਜੀ ਰਾਜੇ ਦਾ ਸੰਸਕਾਰ ਕਰਾ ਕੇ ਰਾਜੇ ਦੇ ਪੁੱਤਰ ਨੂੰ ਉਸਦੇ ਸਿੰਘਾਸਨ ਤੇ ਤਖ਼ਤ ਤੇ ਸਤਿਗੁਰਾਂ ਨੇ ਬਿਠਾ ਦਿੱਤਾ। ਦੋਹਰਾ ਨਾਮ ਧਰਮ ਜਸ ਰਾਖਿਓ, ਉਹ ਰਾਜੇ ਦੇ ਪੁੱਤਰ ਦਾ ਜਿਹੜਾ ਨਾਮ ਹੈ ਮਹਾਰਾਜ ਨੇ ਫਿਰ ਨਵਾਂ ਕਹਿੰਦੇ ਧਰਮ ਜਸ ਰੱਖਿਆ। ਰਾਜ ਤਿਲਕ ਕੋ ਤੇ ਦੇ, ਹਾਂ ਮਹਾਰਾਜ ਨੇ ਕਹਿੰਦੇ ਜਿਹੜਾ ਰਾਜ ਭਾਗ ਦਾ ਤਿਲਕ ਹੈ ਉਹਦੇ ਮੱਥੇ ਵਿੱਚ ਲਾ ਦਿੱਤਾ, ਦੇ ਦਿੱਤਾ। ਸੁੰਦਰ ਧਰਮਸ਼ਾਲਾ ਰਚੀ, ਫਿਰ ਇੱਥੇ ਗੁਰੂ ਮਹਾਰਾਜ ਨੇ ਕਹਿ ਕੇ ਸੋਹਣੀ ਜਿਹੜੀ ਧਰਮ ਦੀ ਜਗ੍ਹਾ ਰਚੀ ਬਣਾਈ, ਜਿਸ ਨੂੰ ਅੱਜ ਕੱਲ ਬੜੀ ਸਿੱਖ ਸੰਗਤ ਗੁਰਦੁਆਰਾ ਸਾਹਿਬ ਕਹਿੰਦੇ ਹਨ। ਕੀਰਤ ਤਹਾ ਕਰੇ, ਇੱਥੇ ਸਾਰੇ ਰਲ ਮਿਲ ਕੇ ਵਾਹਿਗੁਰੂ ਦਾ ਜਸ ਕਰਦੇ ਕੀਰਤਨ ਕਰਦੇ ਸਵੈਯਾ ਮਨ ਨੀਵ ਸਦੀਵ ਰੱਖੋ ਆਪਣਾ ਧਰਮਸ਼ਾਲਾ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਨੇ ਸਭ ਨੂੰ ਉਪਦੇਸ਼ ਦਿੱਤਾ ਕਿ ਹਮੇਸ਼ਾ ਭਾਈ ਆਪਣੇ ਮਨ ਨੂੰ ਨੀਵਾਂ ਨਿਮਰਤਾ ਸਹਿਤ ਰੱਖਿਆ ਕਰੋ। ਸਤਨਾਮ ਨਿਰੰਤਰ ਹੀ ਲਿਵਲਾਵੋ, ਜਿਹੜਾ ਸਤਨਾਮ ਵਾਹਿਗੁਰੂ ਹੈ ਉਹਦੇ ਵਿੱਚ ਇੱਕ ਰਸ ਮਨ ਦੀ ਬਿਰਤੀ ਲਾ ਕੇ ਰੱਖਿਆ ਕਰੋ। ਇਸ਼ਨਾਨ ਤੇ ਦਾਨ ਕਰੋ ਸੁਖ ਪਾਵੋ, ਇਸ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਕਰੋ, ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਦਾਨ ਕਰਿਆ ਕਰੋ, ਫਿਰ ਤੁਸੀਂ ਸੁਖ ਪਾਓਗੇ। ਪੈ ਚਿਤ ਲਾਵੋ ਕੀਰਤ ਗਾਵੋ, ਬੜੋ ਕਹਿੰਦੇ ਚਿੱਤ ਲਾਓ ਵਾਹਿਗੁਰੂ ਦੇ ਕੀਰਤਨ ਜਸ ਗਾਉਣ ਵਿੱਚ। ਸਤ ਸੰਗਤ ਸੋਨਤ ਭਾਓ ਧਰੋ, ਕਹਿੰਦੇ ਜਿੱਥੇ ਵੀ ਸਤਸੰਗਤ ਹੁੰਦੀ ਉੱਥੇ ਹਮੇਸ਼ਾ ਬਹੁਤਾ ਪ੍ਰੇਮ ਪਿਆਰ ਰੱਖੋ ਧਾਰੋ। ਤਿੰਨ ਸੰਗਮ ਮਿਹਨਤ ਕਾਲ ਬਤਾਵੋ, ਜਿੱਥੇ ਸਤਸੰਗਤ ਹੁੰਦੀ ਉੱਥੇ ਸੰਗਮ ਵਿੱਚ ਇਕੱਠ ਵਿੱਚ ਹਮੇਸ਼ਾ ਸਮਾਂ ਤੁਸੀਂ ਬਤੀਤ ਕਰਿਆ ਕਰੋ। ਤਬ ਹੋਏ ਸਿੱਖੀ ਗੁਰ ਕੀ ਸ਼ੁਭ ਪ੍ਰਾਪਤ, ਜਿਹੜੀ ਗੁਰਸਿੱਖੀ ਆ ਮਹਾਨ ਚੰਗੀ ਉਹ ਤੁਹਾਨੂੰ ਪ੍ਰਾਪਤ ਹੋ ਜਾਏਗੀ, ਤੁਸੀਂ ਪੂਰਨ ਸਿੱਖ ਹੋ ਜਾਓਗੇ। ਜੇ ਸਭ ਬੈਨ ਸਦੀਵ ਕਮਾਵੋ, ਜੇ ਵੀ ਇਹ ਸਾਡੇ ਵਚਨ ਹਮੇਸ਼ਾ ਕਮਾਓਗੇ, ਸਤਸੰਗਤ ਕਰਨੀ ਆਏਗਾ, ਸਾਧੂ ਦੀ ਸੇਵਾ ਕਰਨੀ ਇਹ ਤੁਸੀਂ ਕਮਾਓਗੇ, ਫਿਰ ਸਾਰੇ ਸੁਖ ਪ੍ਰਾਪਤ ਹੋਣਗੇ। ਦੋਹਰਾ ਕਿਤਕ ਦਿਵਸ ਰਹਿ ਕਰ ਤਹਾਂ, ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦੇ ਕੇ ਕੁਝ ਕੁ ਦਿਨ ਉੱਥੇ ਹੋ ਰਹਿਣਾ ਕੀਤਾ। ਭਲ ਉਪਦੇਸ਼ ਦ੍ਰਿੜਾਏ, ਜਿਹੜਾ ਉਪਦੇਸ਼ ਸੀ ਚੰਗਾ ਤਰ੍ਹਾਂ ਪੱਕਿਆਂ ਕਰਵਾਇਆ, ਵੀ ਇਹ ਭੁੱਲਣਾ ਨਹੀਂ ਹੈ ਤੁਸਾਂ ਨੇ। ਵਿਦਾ ਹੋਏ ਗਮਨੇ ਪ੍ਰਭੂ, ਫਿਰ ਇੱਥੋਂ ਕਲਕੱਤੇ ਤੋਂ ਵਿਦਾ ਹੋ ਕੇ ਗੁਰੂ ਮਹਾਰਾਜ ਚੱਲ ਪਏ। ਆਨ ਥਾਨ ਸਤ ਪਾਏ, ਹੋਰ ਕਿਸੇ ਸਥਾਨ ਤੇ ਸਤ ਪਾਏ, ਸੁਤੇ ਸੀ ਜਾਂ ਸਰਚਿਤ ਆਨੰਦ ਸਰੂਪ ਜੋ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਹਨ। ਚੌਪਈ ਪਹੁੰਚੇ ਰਮਕ ਖੰਡ ਗੁਸਾਈ, ਜਗਤ ਦੇ ਮਾਲਕ ਰਮਕ ਨਾਮ ਦਾ ਜਿਹੜਾ ਖੰਡ ਹੈ ਉੱਥੇ ਜਾ ਪਹੁੰਚੇ। ਪੁਰ ਸਮੀਪ ਬੈਸਤ ਭੇਜਾਈ, ਹਾਂ ਗੁਰੂ ਮਹਾਰਾਜ ਇਸ ਤਰ੍ਹਾਂ ਜਿਹੜਾ ਸ਼ਹਿਰ ਦੀ ਉਹਦੇ ਨੇੜੇ ਜਾ ਬੈਠੇ ਹਨ। ਕੇਤਿਕ ਮਨ ਜੋ ਤਹਾ ਚੱਲ ਆਏ, ਉੱਥੇ ਕੁਝ ਕੁ ਜਿਹੜੇ ਲੋਕ ਹੈ ਚੱਲ ਕੇ ਗਏ ਹਨ। ਜਾਨ ਸੰਤ ਨੇ ਜਸੀਸ ਝੁਕਾਏ, ਇਸ ਤਰ੍ਹਾਂ ਵੀ ਇਹ ਸਾਧੂ ਹਨ, ਨੂੰ ਜਾਣ ਕੇ ਸਭ ਨੂੰ ਆਪਣੋ ਆਪਣੇ ਸਿਰ ਝੁਕਾਏ ਸਤਿਗੁਰਾਂ ਨੂੰ। ਨਿਕਟ ਬਿਲੋਕ ਤਿਨਹਾ ਜਗ ਤੇਸ਼ਾ, ਉਹਨਾਂ ਲੋਕਾਂ ਨੂੰ ਕੋਲ ਬੈਠਿਆ ਹੋਇਆ ਦੇਖ ਕੇ ਜਗਤ ਦੇ ਮਾਲਕ ਸਤਿਗੁਰਾਂ ਨੇ ਦੇਤ ਭਏ ਸ੍ਰੇਸ਼ਟ ਉਪਦੇਸ਼ਾ, ਲੋਕਾਂ ਨੂੰ ਵੀ ਆਪ ਸ੍ਰੇਸ਼ਟ ਉਪਦੇਸ਼ ਦੇਣ ਲੱਗ ਪਏ। ਸਤ ਨਾਮ ਸਿਮਰੋ ਦਿਨ ਰਾਤੀ, ਮਹਾਰਾਜ ਕਹਿਣ ਲੱਗੇ ਹੇ ਲੋਕੋ ਦਿਨ ਹੋਵੇ ਰਾਤ ਹੋਵੇ ਸਤਨਾਮ ਵਾਹਿਗੁਰੂ ਸਿਮਰਿਆ ਕਰੋ। ਸੰਤ ਸੇਵਕਾਰ ਪ੍ਰੀਤ ਸੁਹਾਤੀ, ਇਸ ਤਰ੍ਹਾਂ ਕਹਿੰਦੇ ਸੰਤ ਸਾਧੂ ਸੰਤਾਂ ਦੀ ਸੇਵਾ ਕਰਿਆ ਕਰੋ ਪ੍ਰੀਤੀ ਨਾਲ ਸੋਵਨੀਕ। ਕੂਕਰ ਦ੍ਰਿਸ਼ਟ ਨਕਾਬ ਮਨ ਧਰਨੀ, ਨਾਲ ਇਹ ਵੀ ਕਿਹਾ ਵੀ ਜਿਹੜੀ ਕੁੱਤੇ ਵਾਲੀ ਨਿਗਾਹ ਕਦੇ ਵੀ ਮਨ ਵਿੱਚ ਨਹੀਂ ਰੱਖਣੀ ਹੈ। ਸ਼ੇਰ ਦ੍ਰਿਸ਼ਟ ਗੁਰਮੁਖ ਵੈ ਕਰਨੀ, ਗੁਰਮੁਖਾਂ ਦੀ ਕਰਨੀ ਹੁੰਦੀ ਇਸ ਤਰ੍ਹਾਂ ਸ਼ੇਰ ਵਾਲੀ ਨਿਗਾਹ ਰੱਖਣੀ ਹੈ ਤੁਸਾਂ। ਹਰਖ ਸੋਗ ਦੁੱਖ ਸੁੱਖ ਮਹਿ ਤਿਆਗੋ, ਖੁਸ਼ੀ ਹੋਵੇ ਸਮੀ ਗਮੀ ਹੋਵੇ ਦੁੱਖ ਹੋਵੇ ਸੁੱਖ ਹੋਵੇ ਇਹਦਾ ਤਿਆਗ ਕਰਨਾ ਹੈ। ਕਰਹੋ ਭਗਤ ਨਿਸ ਪਾਛਲ ਜਾਗੋ, ਕਹਿੰਦੇ ਪਿਛਲੀ ਰਾਤ ਜਾ ਕੇ ਹਮੇਸ਼ਾ ਭਗਤੀ ਕਰਿਆ ਕਰੋ ਤੁਸੀਂ। ਸੁਣ ਕਰ ਬੂਝਣ ਲੱਗੇ ਸੁਮਾਨਵ, ਉਹ ਜਿਹੜੇ ਸ਼ਹਿਰ ਦੇ ਲੋਕ ਸੀ ਮਹਾਰਾਜ ਤੋਂ ਸੁਣ ਕੇ ਫਿਰ ਪੁੱਛਣ ਲੱਗ ਪਏ। ਦ੍ਰਿਸ਼ਟ ਜੋ ਕਹੀ ਹਮ ਹੈ ਨਹਿ ਜਾਨਵ, ਤੁਸੀਂ ਕਿਹਾ ਸੀ ਵੀ ਕੁੱਕਰ ਦ੍ਰਿਸ਼ਟੀ ਨੀ ਕੁੱਤੇ ਵਾਲੀ ਨਿਗਾਹ ਨੀ ਰੱਖਣੀ ਹੈ ਸ਼ੇਰ ਦ੍ਰਿਸ਼ਟੀ ਰੱਖਣੀ ਹੈ, ਜਿਹੜਾ ਤੁਸਾਂ ਕਿਹਾ ਹੈ ਨਾ ਸਾਨੂੰ। ਖੋਲ ਅਰਥ ਇਹ ਭਾਨੋ ਗੁਸਾਈ, ਇਹ ਸੰਸਾਰ ਦੇ ਮਾਲਕ ਗੁਰੂ ਨਾਨਕ ਇਹਦਾ ਖੋਲ ਕੇ ਅਰਥ ਸਾਨੂੰ ਦੱਸੋ ਜੀ। ਤੁਮ ਹੋ ਸੰਤ ਸਭਨ ਸੁਖ ਦਾਈ, ਇਹਦਾ ਮਹਾਰਾਜ ਸਾਰਿਆਂ ਨੂੰ ਸੁਖ ਦੇਣ ਵਾਲੇ ਸੰਤ ਹੋ। ਕਿਰਪਾ ਨਿਧਾਨ ਭਾਨ ਭਨੀ ਤਬ ਬਾਨੀ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ, ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਤਦੋਂ ਉਹਨਾਂ ਲੋਕਾਂ ਨੂੰ ਬਚਨ ਕਿਹਾ। ਦ੍ਰਿਸ਼ਟ ਕੂਕਰੀ ਲੇ ਹੋ ਪਛਾਣੀ, ਕਹਿੰਦੇ ਵੀ ਕੁੱਤੇ ਵਾਲੀ ਜਿਹੜੀ ਨਿਗਾਹ, ਇਹ ਤੁਸੀਂ ਪਛਾਣ ਲਓ, ਸਮਝ ਲਓ। ਦੁੱਖ ਸੁੱਖ ਮੁਝ ਕੋ ਮਾਨਵ ਦੇਹੀ, ਜਿਹੜਾ ਕੋਈ ਵੀ ਆ ਦੁੱਖ ਹੈ ਜਾਂ ਸੁੱਖ ਹੈ, ਇਹ ਮੈਨੂੰ ਆ ਮਨੁੱਖ ਦੇ ਰਿਹਾ ਹੈ। ਈਸ਼ਰ ਕੀ ਗਤ ਲਖੇ ਨ ਕੇਹੀ, ਈਸ਼ਰ ਪਰਮੇਸ਼ਰ ਦੀ ਜਿਹੜੀ ਗਤੀ, ਉਹਨੂੰ ਕਿਸੇ ਤਰ੍ਹਾਂ ਜਾਣਨਾ ਨਾ, ਇਹ ਨਾ ਸਮਝਣਾ ਵੀ ਪਰਮੇਸ਼ਰ ਦੁੱਖ ਦੁੱਖ ਦੇ ਰਿਹਾ, ਸਮਝ ਕਹਿਣਾ ਵੀ ਆ ਮਨੁੱਖ ਮੈਨੂੰ ਦੁੱਖ ਸੁੱਖ ਦੇ ਰਿਹਾ ਹੈ। ਮਾਰਨ ਹਾਰਨ ਜਾਨ ਸਵਾਨ, ਜਿਹੜਾ ਕੁੱਤਾ ਹੈ ਨਾ, ਜਿਹੜਾ ਉਹਦੇ ਸੋਟੀ ਮਾਰਨ ਵਾਲਾ ਹੁੰਦਾ, ਉਹਨੂੰ ਨੀ ਉਹ ਸਮਝਦਾ ਹੁੰਦਾ ਹੈ। ਲਸਟਕ ਕੋ ਕਾਟ ਹੈ ਅਨਜਾਨ, ਸਮਝ ਕਹਿੰਦੇ ਜਿਹੜਾ ਕੁੱਤਾ ਹੈ ਨਾ, ਲੱਕੜੀ ਨੂੰ ਮੂੰਹ ਵਿੱਚ ਪਾ ਪਾ ਕੇ ਲੱਕੜੀ ਨੂੰ ਸੋਟੀ ਨੂੰ ਕੱਢਦਾ ਹੁੰਦਾ, ਜਿਹੜਾ ਸੋਟੀ ਮਾਰਦਾ ਉਹਨੂੰ ਨੀ ਕੁਝ ਕਹਿੰਦਾ। ਇਸ ਪ੍ਰਕਾਰ ਕੋ ਜੋ ਨਰ ਹੋਈ, ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਪੁਰਸ਼ ਹੁੰਦਾ ਹੈ ਨਾ, ਮਨਮੁਖ ਸਵਾਨ ਦ੍ਰਿਸ਼ਟ ਹੈ ਸੋਈ, ਕਹਿੰਦੇ ਮਨਮੁਖ ਹੁੰਦਾ, ਉਹਦੀ ਕੁੱਤੇ ਵਰਗੀ ਨਿਗਾਹ ਹੁੰਦੀ ਹੈ, ਵੀ ਉਹ ਲੋਕਾਂ ਨੂੰ ਕਹਿੰਦਾ ਵੀ ਇਹ ਮੈਨੂੰ ਦੁੱਖ ਸੁੱਖ ਦੇ ਰਹੇ, ਨੀ ਕਹਿੰਦਾ ਵੀ ਪਰਮੇਸ਼ਰ ਵੱਲੋਂ ਮੀਤੇ ਮੇਰੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਮਿਲ ਰਿਹਾ ਹੈ। ਕਿਸ ਪ੍ਰਕਾਰ ਦੁੱਖ ਸੁੱਖ ਬਨ ਆਵੇ, ਅੱਗੇ ਹੈ ਵੀ ਸੇਰ ਦ੍ਰਿਸ਼ਟੀ ਗੁਰਮੁਖਾਂ ਦੀ ਹੁੰਦੀ ਹੈ, ਕਿਸੇ ਤਰ੍ਹਾਂ ਦਾ ਕਰਮ ਅਨੁਸਾਰ ਜਦੋਂ ਉਹਨਾਂ ਨੂੰ ਕਹਿੰਦੇ ਦੁੱਖ ਜਾਂ ਸੁੱਖ ਬਣਿਆ ਹੁੰਦਾ ਮਿਲਦਾ ਹੈ। ਪਰਮੇਸ਼ੁਰ ਤੇ ਸਰਬ ਲਿਖਾਵੇ, ਜਿਹੜੇ ਗੁਰਮੁਖ ਹੈ ਕਹਿੰਦੇ ਉਹ ਵੀ ਪਰਮੇਸ਼ੁਰ ਵੱਲੋਂ ਹੀ ਸਾਰਾ ਜਾਣ ਜਾਣਦੇ ਹਨ, ਵੀ ਉਧਰ ਹੀ ਕਰਮ ਅਨੁਸਾਰ ਦੁੱਖ ਸੁੱਖ ਮਿਲ ਰਿਹਾ ਮੈਨੂੰ। ਮਨੁੱਖ ਵਪਰਾ ਕੌਣ ਵਿਚਾਰਾ, ਜਿਹੜੇ ਗੁਰਮੁਖ ਹੈ ਕਹਿੰਦੇ ਮਨੁੱਖ ਵਿਚਾਰਾ ਕੌਣ ਹੈ ਵੀ, ਇਹ ਕਰੈ ਕਾਜ ਸਭ ਸ੍ਰੀ ਕਰ ਤਾਰਾ, ਸਾਰੇ ਜਿਹੜੇ ਦੁੱਖ ਸੁੱਖ ਦੇ ਕੰਮ ਹੈ ਤਾਂ ਪਰਮੇਸ਼ੁਰ ਕਰਦਾ ਕਰਾਉਂਦਾ, ਉਹ ਕਰਮ ਅਨੁਸਾਰ ਕਿਸੇ ਨੂੰ ਦੁੱਖ ਸੁੱਖ ਦਿੰਦਾ ਹੈ। ਜੋ ਕਿ ਹਰ ਤਜ ਸ਼ਸਤਰ ਅਨੁਸਾਰੇ, ਵੇ ਲੋਕੋ, ਜਿਵੇਂ ਜਿਹੜਾ ਸ਼ੇਰ ਹੁੰਦਾ ਹੈ ਨਾ, ਉਹ ਜਿਹੜਾ ਕੋਈ ਸ਼ਸਤਰ ਨੂੰ, ਭਾਵੇਂ ਗੜਾਸਾ ਹੋਵੇ, ਤੀਰ ਹੋਵੇ, ਬੰਦੂਕ, ਸਾਰਿਆਂ ਨੂੰ ਛੱਡ ਦਿੰਦਾ ਹੈ। ਤੂਰਨ ਤੱਕ ਹੈ ਜੇ ਮਾਰਨ ਹਾਰੇ, ਜਿਹੜਾ ਕਹਿੰਦੇ ਸ਼ਸਤਰ ਮਾਰਨ ਵਾਲਾ, ਗੋਲੀ ਜਾਂ ਵਰਸ਼ਾ ਚਲਾਉਣ ਵਾਲਾ, ਉਹਨੂੰ ਬੜੀ ਛੇਤੀ ਤੱਕਦਾ, ਉਹਨੂੰ ਦੇਖਦਾ ਵੀ ਆ ਮਾਰ ਰਿਹਾ ਹੈ। ਤੋ ਗੁਰਮੁਖ ਪਰਮੇਸ਼ੁਰ ਦਿਸ਼ਤੇ, ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਸ਼ੇਰ ਹੈ ਨਾ, ਸ਼ਸਤਰ ਮਾਰਨ ਵਾਲੇ ਨੂੰ ਟੁੱਟ ਕੇ ਪੈਂਦਾ, ਉਹਨੂੰ ਮਾਰਦਾ, ਬੰਦੇ ਨੂੰ, ਸ਼ਸਤਰ ਨੂੰ ਨੀ, ਮੂੰਹ ਵਿੱਚ ਪਾਉਂਦਾ, ਕੱਟਦਾ ਵਾਧਾ ਕੁੱਤੇ। ਇਸੇ ਤਰ੍ਹਾਂ ਕਹਿੰਦੇ ਜਿਹੜਾ ਪਰਮੇਸ਼ੁਰ ਹੈ, ਤਿਉਂ ਗੁਰਮੁਖ ਪਰਮੇਸ਼ੁਰ ਦਿਸ਼ਤੇ, ਇਸੇ ਤਰ੍ਹਾਂ ਜਿਹੜੇ ਗੁਰਮੁਖ ਲੋਕ ਹੈ ਪਰਮੇਸ਼ੁਰ ਦੀ ਤਰਫੋਂ, ਲਖ ਹੈ ਸੋ ਦੁੱਖ ਸੁੱਖ ਆਪਰ ਨ ਕਿਸਤੇ, ਜਿਹੜਾ ਦੁੱਖ ਜਾਂ ਸੁੱਖ ਹੈ ਮੇਰੇ ਕਰਮਾਂ ਅਨੁਸਾਰ ਉਹਦੇ ਤਰਫੋਂ ਮਿਲ ਰਿਹਾ, ਹੋਰ ਤਰਫੋਂ ਨੀ ਜਾਣਦੇ। ਕੋਈ ਮਨੁੱਖ ਦੁੱਖ ਦੇ ਰਿਹਾ ਨੀ ਉਹ ਸਮਝਦੇ ਹਾਂ। ਦਿਨ ਹਾਰ ਏਕੋ ਕਰ ਤਾਰਾ, ਜਿਹੜੇ ਗੁਰਮੁਖ ਹੈ ਉਹਨਾਂ ਦੀ ਨਿਗਾਹ ਵੀ ਦੁੱਖਾਂ ਸੁੱਖਾਂ ਨੂੰ ਕਰਮਾਂ ਅਨੁਸਾਰ ਦੇਣ ਵਾਲਾ ਤਾਂ ਇੱਕ ਕਰਤਾਰ ਹੀ ਹੈ। ਇਉਂ ਤੁਮ ਲਖੋ ਹੋਏ ਨਿਸਤਾਰਾ, ਮਹਾਰਾਜ ਕਹਿੰਦੇ ਇਸੇ ਤਰ੍ਹਾਂ ਗੁਰਮੁਖਾਂ ਵਾਂਗੂ ਤੁਸੀਂ ਜਾਣੋ ਸੇ ਦ੍ਰਿਸ਼ਟੀ ਰਾਹੀਂ, ਫਿਰ ਤੁਸੀਂ ਵੀ ਸੁਖੀ ਹੋਵੋਗੇ। ਮਨ ਰੋਕਣ ਕੀ ਜੈ ਅਭਿਆਸਾ, ਬਾਕੀ ਮਨ ਨੂੰ ਕਹਿੰਦੇ ਵਸ ਕਰਨ ਦਾ ਅਭਿਆਸ ਕਰਿਆ ਕਰੋ ਹਮੇਸ਼ਾ, ਵਿਸ਼ੇ ਬਾਸ਼ ਨਾ ਹੋਏ ਸਭ ਨਾਸ਼ਾ। ਫਿਰ ਇਸ ਤਰ੍ਹਾਂ ਤੁਸੀਂ ਕੰਟਰੋਲ ਕਰੋਗੇ, ਵਿਸ਼ਿਆਂ ਦੀ ਬਾਸ਼ ਨਾ ਸਭ ਖਤਮ ਹੋ ਜਾਣਗੀਆਂ। ਕਿਤਕ ਦਿਵਸ ਰਹਿ ਕਰ ਤੇ ਥਾਨਾ, ਭਾਈ ਬਾਲਾ ਜੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਕੁਝ ਕੁ ਥਾਨ ਉਹ ਸ਼ਹਿਰ ਵਿੱਚ ਰਹਿ ਕੇ ਸਤਿਗੁਰਾਂ ਨੇ 300 ਆਸ ਉਪਦੇਸ਼ ਬਖਾਨਾ, ਜਿਹੜੇ ਸ਼ਹਿਰ ਦੇ ਲੋਕ ਉਹਨਾਂ ਨੂੰ ਐਸਾ ਉਪਦੇਸ਼ ਸਤਿਗੁਰਾਂ ਨੇ ਕਿਹਾ ਪਕਾ ਕਰਾਇਆ। ਵਿਦਾ ਹੋਏ ਕੀਨੋ ਪੁੰਨ ਗਵਨ, ਫਿਰ ਗੁਰੂ ਮਹਾਰਾਜ ਉੱਥੋਂ ਵਿਦਾ ਲੈ ਕੇ ਅੱਗੇ ਨੂੰ ਚੱਲਣਾ ਕੀਤਾ। ਭਦਰ ਖੰਡ ਪਹੁੰਚੇ ਗੁਣ ਭਵਨ, ਗੁਣਾਂ ਦੇ ਘਰ ਸਤਿਗੁਰੂ ਭਦਰ ਨਾਮ ਦਾ ਖੰਡ ਇੱਥੇ ਆ ਪਹੁੰਚੇ, ਤੇ ਤੇ ਨਿਰਿਪ ਸੁਣਿਓ ਸੰਤਪੁਰ ਆਏ। ਉਹ ਸ਼ਹਿਰ ਦੇ ਰਾਜੇ ਨੇ ਸੁਣਿਆ ਵੀ ਕੁਝ ਸਾਧੂ ਸੰਤ ਆਏ, ਮਿਲਿਓ ਆਨ ਕਰ ਸੀਸ ਝੁਕਾਏ, ਰਾਜਾ ਕੇ ਮਿਲਿਆ ਹੈ ਸਤਿਗੁਰਾਂ ਨੂੰ ਸਿਰ ਝੁਕਾਇਆ ਉਸਨੇ, ਬੰਦ ਹੱਥ ਦੁਆ ਬੈਠ ਸਮੀਪਾ, ਦੋਵੇਂ ਹੱਥ ਜੋੜ ਕੇ ਤੇ ਗੁਰੂ ਮਹਾਰਾਜ ਦੇ ਨੇੜੇ ਹੋ ਕੇ ਬੈਠ ਗਿਆ। ਬੋਲਿਓ ਕੌਲ ਨਾਭ ਅਵਨੀਪਾ, ਰਾਜੇ ਦਾ ਨਾਮ ਸੀ ਕੌਲ ਨਾਭ, ਹੱਥ ਜੋੜ ਕੇ ਬੋਲਿਆ ਸਤਿਗੁਰਾਂ ਨੂੰ। ਆਸ਼ਰਮ ਚਾਰ ਲਿਖੇ ਜੋ ਆਹੀ। ਮਹਾਰਾਜ ਧਾਰਮਿਕ ਪੁਸਤਕਾਂ ਵਿੱਚ ਚਾਰ ਤਰ੍ਹਾਂ ਦੇ ਆਸ਼ਰਮ ਲਿਖੇ ਹਨ। ਸ੍ਰੇਸ਼ਟ ਕੌਣ ਕਹੋ ਇਸ ਮਾਹੀ। ਇਹ ਚਾਰ ਆਸ਼ਰਮਾਂ ਵਿੱਚੋਂ ਮਹਾਰਾਜ ਇਹਨਾਂ ਵਿੱਚੋਂ ਸ੍ਰੇਸ਼ਟ ਕਿਹੜਾ ਹੈ ਜਾਣਦੇ ਤੁਸੀਂ ਮੈਨੂੰ ਸਮਝਾਓ ਜੀ। ਪੂਰਨ ਸੰਤ ਜਾਣਕਾਰ ਪੁੱਛਾ। ਕਿਉਂਕਿ ਤੁਸੀਂ ਪੂਰਨ ਸੰਤ ਹੋ ਗੁਰੂ ਨਾਨਕ ਸਾਹਿਬ ਹੋ ਜਾਣ ਕੇ ਮੈਂ ਤੁਹਾਨੂੰ ਪੁੱਛਿਆ ਹੈ। ਕਰੋ ਮੁਝੇ ਸੰਸੈ ਤੇ ਛੂਛਾ। ਮੇਰਾ ਹਿਰਦਾ ਮਹਾਰਾਜ ਸੰਸੇ ਸਹਿਤ ਹੈ, ਉੱਤਰ ਦੇ ਕੇ ਸੰਸੇ ਤੋਂ ਰਹਿਤ ਕਰ ਦਿਓ, ਖਾਲੀ ਕਰ ਦਿਓ ਮੈਨੂੰ। ਸੁਣ ਕਰ ਬੋਲੇ ਵਚਨ ਕਿਰਪਾਲਾ। ਰਾਜੇ ਕੌਲ ਲਾਭ ਤੋਂ ਸੁਣ ਕੇ ਸਤਿਗੁਰੂ ਦਿਆਲੂ ਕਿਰਪਾਲੂ ਵਚਨ ਬੋਲੇ। ਸਭ ਤੇ ਜਾਣਾ ਹੋ ਗ੍ਰਿਸਤ ਵਿਸਾਲਾ। ਕਹਿੰਦੇ ਜਿਹੜਾ ਗ੍ਰਿਸਤਾ ਸ਼ਰਮ ਹੈ ਸਾਰਿਆਂ ਸ਼ਰਮਾਂ ਤੋਂ ਮਹਾਨ ਤੂੰ ਜਾਣ ਲੈ। ਉਤਪਤ ਕਰਨ ਹਾਰ ਸਭ ਹੀ ਕੋ। ਜਿਹੜਾ ਗ੍ਰਿਸਤਾ ਸ਼ਰਮ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ, ਵਾਨਪ੍ਰਸਤੀਆਂ ਨੂੰ, ਬ੍ਰਹਮਚਾਰੀਆਂ ਨੂੰ, ਸੰਨਿਆਸੀਆਂ ਨੂੰ ਵੀ। ਬਹਰੋ ਪਾਲਨ ਕਰ ਹੈ ਨੀਕੋ। ਫਿਰ ਤਿੰਨੇ ਜਿਹੜੇ ਆ, ਬ੍ਰਹਮਚਾਰੀ ਹੈ ਜਾਂ ਕੋਈ ਵਾਨਪ੍ਰਸਤੀ ਹੈ ਜਾਂ ਸੰਨਿਆਸੀ ਹੈ, ਸਾਰਿਆਂ ਨੂੰ ਇਹ ਗ੍ਰਿਸਤਾ ਸ਼ਰਨ ਵਾਲਾ ਹੀ ਪਾਲਣ ਪੋਸ਼ਣ ਕਰਦਾ ਹੈ। ਜਿਉ ਜਲ ਕਮਲਨ ਕੋ ਨਿਪ ਜਾਈ। ਇਹ ਜਿਹੜਾ ਕਵਲ ਹੈ ਨਾ, ਉਹ ਜਿਵੇਂ ਪਾਣੀ ਕਵਲ ਨੂੰ ਪਹਿਲਾਂ ਪੈਦਾ ਕਰਦਾ ਹੈ। ਬਹਰੋ ਪਾਲਣ ਕਰ ਹੈ ਬਣਾਈ। ਫਿਰ ਬਣਾ ਸਵਾਰ ਕੇ ਜਿਹੜਾ ਪਾਣੀ ਕਵਲ ਦੀ, ਕਹਿੰਦੇ ਉਹ ਪਾਲਣਾ ਪੋਸਣਾ ਵੀ ਕਰਦਾ, ਨੂੰ ਹਰਾ ਭਰਾ ਵੀ ਰੱਖਦਾ ਹੈ। ਮੂਲ ਬਿਟ ਬਿਟਪ ਕੋ ਗ੍ਰਸਤ ਪਛਾਣਾ ਹੋ। ਇਹ ਤਾਂ ਵੀ ਜਿਹੜਾ ਗ੍ਰਸਤਾ ਸ਼ਰਮ ਜਿਵੇਂ ਦਰਖਤ ਮੁੱਢ ਹੋਵੇ ਉਹ ਪਛਾਣ ਲਾ। ਆਸ਼ਰਮ ਅਪਰ ਜੇ ਸਾਖਾ ਮਨ। ਹੋਰ ਜਿਹੜੇ ਬਾਨ ਪ੍ਰਸਤੀ, ਬ੍ਰਹਮਚਾਰੀ, ਸੰਨਿਆਸੀ, ਇਹ ਤਿੰਨ ਅਸਰ ਮੇ ਟਾਣੀਆਂ ਵਾਂਗ ਤੂੰ ਪਛਾਣ ਲੈ। ਜਾਂ ਕੋ ਲਖੋ ਸਮੁੰਦਰ ਸਮਾਨ। ਜਿਹੜਾ ਗ੍ਰਸਤਾ ਸ਼ਰਮ ਇਹਨੂੰ ਤਾਂ ਤੂੰ ਜਾਣ ਵੀ ਜਿਵੇਂ ਕੋਈ ਸਮੁੰਦਰ ਹੋਵੇ। ਮੁਕਤਾਦਿਕ ਨਿਕਸਤ ਹੈ ਨਾਨਾ। ਇਹ ਉਹ ਸਮੁੰਦਰ ਦੇ ਨਾਨਾ ਤਰ੍ਹਾਂ ਦੇ, ਕਹਿੰਦੇ ਮੋਤੀ ਆਦਿਕ ਰਤਨ ਨਿਕਲੇ ਆਉਂਦੇ, ਇਹਦੇ ਵਿੱਚੋਂ ਬ੍ਰਹਮਚਾਰੀ ਨਿਕਲੇ, ਇਹਦੇ ਵਿੱਚੋਂ ਬ੍ਰਹਮਸਤੀ, ਇਸੇ ਵਿੱਚੋਂ ਸੰਨਿਆਸੀ ਨਿਕਲਦੇ। ਬ੍ਰਹਮਚਰਜ ਪੁਨ ਬਾਨ ਪਰਸਤਾ। ਇਸੇ ਤਰ੍ਹਾਂ ਵੀ ਰਾਜੇ ਜਿਹੜਾ ਬ੍ਰਹਮਚਾਰੀ 25 ਸਾਲ ਤੱਕ ਰਹਿਣਾ, ਬ੍ਰਹਮਚਰਜ ਰੱਖਣਾ ਹੈ, ਫਿਰ 25 ਸਾਲ ਤੋਂ 50 ਸਾਲ ਤੱਕ ਗ੍ਰਿਸ਼ਟਾਸ਼ਰਮ ਵਿੱਚ ਪ੍ਰਵੇਸ਼ ਹੋ ਜਾਣਾ, ਫਿਰ 25-50 ਸਾਲ ਤੋਂ 75 ਸਾਲ ਤੱਕ ਬਾਨਪ੍ਰਸਥ ਜਾਣੀ ਇਕਾਂਤ ਰਹਿਣਾ, ਇਸੇ ਤਰ੍ਹਾਂ 75 ਸਾਲ ਤੋਂ ਅੱਗੇ ਜਿਹੜੇ 25 ਸਾਲ ਸੰਨਿਆਸੀ, ਸਭ ਕੁਛ ਦਾ ਤਿਆਗ ਕਰਕੇ ਪਰਮੇਸ਼ਰ ਪ੍ਰਾਇਣ ਰਹਿਣਾ। ਔਰ ਸੰਨਿਆਸ ਸਭਨ ਕੋ ਕਰਤਾ। ਬਾਕੀ ਵੀ ਜਿਹੜਾ ਸੰਨਿਆਸ ਸਰਮ ਹੈ ਗ੍ਰਿਸ਼ਟ, ਇਹ ਇਸੇ ਤਰ੍ਹਾਂ ਬ੍ਰਹਮਚਾਰੀ ਹੈ ਜਾਂ ਬ੍ਰਹਮਸਪੁਰ, ਸਾਰਿਆਂ ਦਾ ਇਹ ਕਰਤਾਰ ਬਣਾਉਣ ਵਾਲਾ ਹੈ। ਵੰਡ ਖਾਏ ਔਰ ਦਾਨ ਕਰੇ। ਇਹ ਜਿਹੜਾ ਗ੍ਰਿਸ਼ਟਾ ਸ਼ਰਮ ਹੈ, ਕਹਿੰਦੇ ਇੱਕ ਤਾਂ ਵੰਡ ਕੇ ਛਕਦਾ ਹੈ, ਇਸ ਤਰ੍ਹਾਂ ਕਹਿੰਦੇ ਅੱਗੇ ਦਾਨ ਪੁੰਨ ਵੀ ਇਹ ਕਰਦਾ ਹੈ। ਛੂਛ ਨਾ ਫੇਰੇ ਅਭਿਆਗਤ ਜੇ। ਜਿਹੜਾ ਕੋਈ ਲੋੜਵੰਦ ਆ ਜਾਂਦਾ ਇਹ ਗ੍ਰਿਸਤਾਸ਼ਰਮ ਦੇ ਘਰੋਂ, ਕੋਈ ਖਾਲੀ ਨਹੀਂ ਫਿਰਦਾ ਮੁੜਦਾ ਹੈ। ਨੀਰ ਕੂਪ ਜੇ ਨਿਕਸਤ ਨਾਹੀ। ਇੰਨੀ ਗੱਲ ਰਾਜਾ ਹੈ ਵੀ ਜਿਹਨੇ ਗ੍ਰਿਸਤਾਸ਼ਰਮ ਧਾਰਿਆ ਹੈ ਨਾ, ਉਹਨੂੰ ਖੂਹ ਦੇ ਵਾਂਗ ਹੋਣਾ ਚਾਹੀਦਾ, ਜਿਵੇਂ ਪਾਣੀ ਖੂਹ ਦੇ ਵਿੱਚੋਂ ਨਾ ਨਿਕਲੇ। ਠਹਿਰਤ ਗੰਦਾ ਹੋਇ ਤਿਸ ਮਾਹੀ। ਪਾਣੀ ਖੂਹ ਵਿੱਚ ਟਿਕਿਆ ਰਹੇ ਤੇ ਖੂਹ ਦਾ ਪਾਣੀ ਗੰਦਾ ਹੋ ਜਾਂਦਾ, ਇਸ ਤਰ੍ਹਾਂ ਜੇ ਗ੍ਰਿਸਤੀ ਦਾਨ ਪੁੰਨ ਨਾ ਕਰੇ ਉਹ ਵੀ ਗੰਦਾ ਹੋ ਜਾਂਦਾ ਪਾਣੀ ਵਾਂਗ। ਨਿਕਸਤ ਰਹੇ ਨੀਰ ਜੇ ਤਾਹੂੰ। ਜੇ ਖੂਹ ਦੇ ਵਿੱਚੋਂ ਪਾਣੀ ਨਿਕਲਦਾ ਰਹੇ, ਉਹ ਗ੍ਰਿਸਤੀ ਦੇ ਘਰੋਂ ਦਾਨ ਪੁੰਨ ਰੂ ਪਾਣੀ ਨਿਕਲਦਾ ਰਹੇ। ਮਧੁਰ ਹੋਏ ਜਾਣੈ ਸਭ ਕਾਹੂੰ। ਸਾਰੇ ਜਾਣਦੇ ਵੀ ਖੂਹ ਦਾ ਮਿੱਠਾ ਪਾਣੀ ਰਹਿੰਦਾ, ਇਸ ਤਰ੍ਹਾਂ ਗ੍ਰਿਸਤਾ ਜੀਵਨ ਵੀ ਉਹਦਾ ਸੁਖਦਾਈ ਰਹਿੰਦਾ। ਕਿਉਂ ਗ੍ਰਿਸਤੀ ਕੀ ਰੀਤ ਸੁਹਾਈ। ਇਸ ਤਰ੍ਹਾਂ ਵੀ ਗ੍ਰਿਸਤੀ ਦੀ ਰੀਤੀ ਵੀ ਸੋਭਨੀ ਕੰਗੀ ਹੈ। ਕਰ ਹੈ ਜਨਰ ਇਤ ਉਤ ਸੁਖ ਪਾਈ। ਇਸ ਤਰ੍ਹਾਂ ਕਰਦਾ ਫਿਰ ਤਾਂ ਇੱਥੇ ਉੱਥੇ ਸੁਖ ਪਾਉਂਦਾ ਹੈ, ਨਹੀਂ ਤਾਂ ਫਿਰ ਉਹ ਪੁੱਤਰ ਕ੍ਰਿਤ ਗ੍ਰਸਤ ਕਾ ਫਾਸਾ ਹੋਣ ਨਾ ਪਈ ਹੈ, ਰਾਮ ਕੇ ਦਾਸਾ ਵਾਲੀ ਗੱਲ ਵੀ ਬਣ ਜਾਂਦੀ ਹੈ। ਗ੍ਰਸਤ ਵਿਖੇ ਆਤਮ ਅਭਿਆਸਾ। ਕਹਿੰਦੇ ਗ੍ਰਸਤਾ ਸ਼ਰਮ ਵਿੱਚ ਰਹਿੰਦਾ ਹੋਵੇ, ਮੇਰਾ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਸੰਸਾਰ ਕੀ, ਇਹਦਾ ਅਭਿਆਸ ਕਰਦਾ ਰਹੇ। ਕਰਤ ਰਹੇ ਸਿਮਰਹਿ ਸੁਖ ਰਾਸਾ। ਇਹ ਕਰਦਾ ਰਹੇ ਸੁਖਾਂ ਦਾ ਖਜ਼ਾਨਾ ਜਿਹੜਾ ਵਾਹਿਗੁਰੂ ਨੂੰ ਯਾਦ ਕਰਦਾ ਰਹੇ। ਭਾਓ ਭਗਤ ਕਰ ਕ੍ਰਿਤ ਕੋ ਕਰ ਹੀ। ਪ੍ਰੇਮਾ ਭਗਤੀ ਕੇ ਕਰਦਾ ਕਰਦਾ ਧਰਮ ਦੀ ਕਿਰਤ ਕਰੇ ਗ੍ਰਿਸਤੀ। ਤਿਨ ਕੀ ਉਪਮਾ ਕੌਣ ਉਚਰਹੀ, ਉਹਨਾਂ ਦੀ ਉਪਮਾ ਕੌਣ ਕੀ ਕਹਿ ਸਕਦਾ, ਪੁਨ ਦਾਨ ਕਾ ਕਰੇ ਸਰੀਰ ਸੋ ਗ੍ਰਿਸਤੀ ਗੰਗਾ ਕਾ ਨੀਰ। ਬੇਲ ਸੰਗ ਖਰ ਬੂਜਾ ਜੋਈ, ਇਹ ਵੀ ਰਾਜੇ ਜਿਸ ਤਰ੍ਹਾਂ ਬੇਲ ਦੇ ਨਾਲ ਲੱਗਿਆ ਹੋਇਆ ਜਿਹੜਾ ਖਰਬੂਜਾ ਹੁੰਦਾ ਹੈ, ਪਰ ਪੱਕ ਮਧੁਰੋ ਅਤ ਸੋਈ, ਜਦੋਂ ਚੰਗੀ ਤਰ੍ਹਾਂ ਪੱਕ ਜਾਂਦਾ ਫਿਰ ਬਹੁਤ ਹੀ ਖਰਬੂਜਾ ਮਿੱਠਾ ਹੋ ਜਾਂਦਾ ਹੈ। ਜੇ ਡਾਲੀ ਤੇ ਤੋਰ ਪਕਾਵੈ, ਜੇ ਵੀ ਉਹ ਬੇਲ ਦੀ ਟਾਹਣੀ ਨਾਲੋਂ ਤੋੜ ਕੇ ਖਰਬੂਜੇ ਨੂੰ ਕੋਈ ਪਕਾਵੇ, ਮਧੁਰ ਥੋਰ ਪੁਨ ਦਾਗ ਲਗਾਵੈ, ਇਸ ਤਰ੍ਹਾਂ ਮਿੱਠਾ ਥੋੜਾ ਹੁੰਦਾ ਹੈ ਤੇ ਪੁਨਾ ਦਾਗ ਜਾ ਲੱਗ ਜਾਂਦਾ। ਇਸ ਤਰ੍ਹਾਂ ਕਹਿੰਦੇ ਗ੍ਰਸਤਾਪਨ ਛੰਡ ਕੇ ਜੇ ਕੋਈ ਬਰਗਤ ਬਣ ਜੇ ਕਈ ਵਾਰੀ ਕਲੰਕ ਵੀ ਲੱਗ ਜਾਂਦਾ ਹੈ। ਸੁਣੇ ਬਚਨ ਹਰ ਖਾਏ ਭਵਾਲਾ, ਇਸ ਕਰਕੇ ਰਾਜੇ ਨੇ ਸੁਣੇ ਬਚਨ, ਕਿਉਂਕਿ ਗ੍ਰਿਸੀ ਦੀ ਫਿਰ ਖੁਸ਼ ਤਾਂ ਹੋਣੀ ਹੀ ਸੀ। ਬੰਧਨ ਕੀਏ ਹੋਇਆ ਹੈ ਨਰਮ ਵਿਸਾਲਾ, ਮਹਾਰਾਜ ਨੂੰ ਨਮਸਕਾਰ ਕੀਤੀ ਹੈ, ਇਸ ਤਰ੍ਹਾਂ ਬਹੁਤ ਨਿਮਰਤਾ ਸਹਿਤ ਹੋਇਆ। ਕਿਤਕ ਦਿਵਸ ਨਿਜਪੁਰ ਮਹਿ ਡੇਰਾ, ਕੁਝ ਕੁ ਦਿਨ ਤੱਕ ਗੁਰੂ ਮਹਾਰਾਜ ਨੇ ਇਹਦੇ ਸ਼ਹਿਰ ਦੇ ਵਿੱਚ ਹੀ ਟਿਕਾਣਾ ਰੱਖਿਆ, ਰਹਿਸ਼ ਰੱਖੀ। ਰਾਖਿਓ ਕਰਕੇ ਭਾਉ ਕਨੇਰਾ, ਰਾਜੇ ਨੇ ਬਹੁਤਾ ਪ੍ਰੇਮ ਕਰਕੇ ਸਤਿਗੁਰਾਂ ਨੂੰ ਆਪਣੇ ਸ਼ਹਿਰ ਵਿੱਚ ਹੀ ਰੱਖੀ ਰੱਖਿਆ। ਤੇ ਉਪਦੇਸ਼ ਦੀਨ ਜਗ ਤੇ ਜਗਤ ਦੇ ਮਾਲਕ ਸਤਿਗੁਰੂ ਜੀ ਨੇ ਉਹਨੂੰ ਸਤਨਾਮ ਵਾਹਿਗੁਰੂ ਦੇ ਜਪਣ ਦਾ ਉਪਦੇਸ਼ ਦਿੱਤਾ। ਸਿਮਰਨ ਲਾਗਿਓ ਕਰਨ ਨਰੇਸ਼ਾ, ਇਸ ਕਰਕੇ ਇੱਥੋਂ ਦਾ ਰਾਜਾ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਗਿਆ। ਕਰਨੀ ਭਗਤ ਤਬ ਹੈ ਪ੍ਰਗਟਾਈ, ਇੱਥੇ ਸਾਰੇ ਸ਼ਹਿਰ ਵਿੱਚ ਵੀ ਅੰਮ੍ਰਿਤ ਵੇਲੇ ਉੱਠ ਕੇ ਪ੍ਰੇਮ ਨਾਲ ਭਗਤੀ ਕਰਨੀ ਹੈ ਪੱਕਿਆਂ ਕਰਾਈ। ਗੁਰਸਿੱਖੀ ਕੀ ਰੀਤ ਚਲਾਈ, ਗੁਰਸਿੱਖੀ ਦੀ ਰੀਤੀ ਮਰਜ਼ਾਦਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ, ਹਰ ਨਾਮ ਧਿਆ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਖ ਦੋ ਪਾਪ ਲੈ ਜਾਵੈ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਾ ਹਰ ਨਾਮ ਧਿਆਵੈ। ਇਹ ਰੀਤੀ ਆਪ ਜੀ ਨੇ ਇੱਥੇ ਕਾਇਮ ਕੀਤੀ। ਵਿਦਾ ਹੋਏ ਗਮਨੇ ਗੁਣ ਖਾਨੀ, ਗੁਣਾਂ ਦੇ ਖਾਨ ਸਤਿਗੁਰੂ ਇੱਥੋਂ ਕਹਿੰਦੇ ਵਿਦਾ ਹੋ ਕੇ ਚੱਲ ਪਏ। ਮਰਦਾਨੇ ਸੋ ਬੋਲੇ ਬਾਨੀ, ਉਸ ਵੇਲੇ ਮਰਦਾਨੇ ਦੇ ਸਾਲ ਸਤਿਗੁਰੂ ਫਿਰ ਬਚਨ ਬੋਲੇ ਸਰਾ, ਅਸ਼ਟ ਖੰਡ ਇਹ ਤੁਝੈ ਦਿਖਾਏ, ਮਰਦਾਨੇ ਇਹ ਜਿਹੜੇ ਅੱਠ ਖੰਡ ਹੈ ਤੈਨੂੰ ਆ ਦਿਖਾ ਦਿੱਤੇ, ਨੌਵੋ ਭਾਰਤ ਖੰਡ ਗਿਣਾਏ, ਕਹਿੰਦੇ ਨੌਵਾਂ ਖੰਡ ਭਾਰਤ ਇਹ ਗਿਣਿਆ ਜਾਂਦਾ, ਜਾਂ ਸਮਝ ਲਾ ਵਿਚਾਰ ਲਾ, ਚੱਲ ਕਰ ਅਬ ਹੈ ਦਿਖਾਵੇ ਹੈ ਉਹ। ਚੱਲ ਵੀ ਮਰਦਾਨੇ ਅੱਠ ਖੰਡ ਤਾਂ ਤੂੰ ਤੈਨੂੰ ਦੇਖ ਲੇਗੀ ਲੈ, ਹੁਣ ਤੈਨੂੰ ਜਿਹੜਾ ਨੌਵਾਂ ਆਪਣਾ ਭਾਰਤ ਖੰਡ ਉਹ ਫਿਰ ਤੈਨੂੰ ਦਿਖਾ ਦਿੰਦੇ। ਜੈ ਪਰਿਵਾਰ ਸਦਨ ਹੈ ਤੋ, ਜਿਸ ਵੀ ਭਾਰਤ ਖੰਡ ਵਿੱਚ ਵੀ ਤੇਰਾ ਪਰਿਵਾਰ ਵੱਸਦਾ, ਜਿੱਥੇ ਘਰ ਵੀ ਬਣੇ ਹੋਏ ਤੇਰੇ। ਸੁਣ ਮਰਦਾਨੇ ਪੁੰਨ ਬਚ ਭਾਖਾ, ਸੁਣ ਕੇ ਮਰਦਾਨੇ ਨੇ ਫਿਰ ਬਚਨ ਕਿਹਾ, ਚੱਲ ਹੋ ਪ੍ਰਭੂ ਜਿਤ ਕੋ ਅਬ ਲਾਖਾ, ਲੱਗਿਆ ਮਹਾਰਾਜ ਜਿੱਧਰ ਤੁਹਾਡੀ ਇੱਛਾ ਉਧਰ ਚੱਲੋ, ਕਰੇ ਚੱਲਣਾ ਕਰੇ, ਜੇ ਹੋਰ ਕਿਤੇ ਚੱਲਣਾ ਹੋਰ ਚੱਲੋ। ਤੁਮ ਕਰਨਾ ਤੇ ਪਿਖੇ ਸਥਾਨਾ, ਮਹਾਰਾਜ ਤੁਹਾਡੀ ਕਿਰਪਾ ਕਰਕੇ ਆ ਨੌ ਖੰਡਾਂ ਦੇ ਅੱਠ ਖੰਡਾਂ ਦੇ ਅਸਥਾਨ ਮੈਂ ਦੇਖ ਲਿਆ। ਨਤ ਹਮਸੇ ਜੰਤਨ ਕਿਹ ਜਾਣਾ, ਮਹਾਰਾਜ ਸਾਡੇ ਵਰਗੇ ਨਿਕੰਮੇ ਜੀਵਾਂ ਨੂੰ ਕਿਹਨੇ ਜਨਾਉਣਾ ਸੀ, ਕਿਹਨੇ ਦਿਖਾਉਣਾ ਸੀ ਇਹ। ਇਸ ਪ੍ਰਕਾਰ ਬੋਲਤ ਬਿਗਸਾਏ, ਇਸ ਤਰ੍ਹਾਂ ਮਰਦਾਨਾ ਖੁਸ਼ ਹੋ ਕੇ ਮਹਾਰਾਜ ਨਾਲ ਬਚਨ ਬੋਲ ਰਿਹਾ ਹੈ। ਤਤਸ਼ਿਨ ਜੰਮੂ ਪੁਰ ਮਹਿ ਆਏ, ਕਹਿੰਦੇ ਚੱਟ ਪੱਟ ਮਹਾਰਾਜ ਚੱਲਦੇ ਜਿੱਥੇ ਜੰਮੂ ਸ਼ਹਿਰ ਨਾ ਇੱਥੇ ਆ ਗਏ। ਪਿਖ ਰਮਣੀਕ ਥਾਨ ਤੇ, ਇੱਥੇ ਜੰਮੂ ਸ਼ਹਿਰ ਤੋਂ ਬਾਹਰ ਬਾਹਰ ਇੱਕ ਬਹੁਤ ਸੋਹਣਾ ਸਥਾਨ ਸਤਿਗੁਰਾਂ ਨੇ ਦੇਖਿਆ। ਬੈਠ ਗਏ ਤਬ ਜਲਦ ਬਿਬੇਕੂ, ਜੋ ਗਿਆਨ ਦੇ ਸਮੁੰਦਰ ਸਤਿਗੁਰੂ ਹੈ ਉੱਥੇ ਬੈਠ ਗਏ। ਸ੍ਰੀ ਅੰਗਦ ਸੁਣ ਕਥਾ ਮਹਾਨੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਮਹਾਨ ਕਥਾ ਸੁਣੀਏ। ਮੁਝ ਸੋ ਬੋਲਤ ਭੇ ਅਸਬਾਨੀ, ਗੁਰੂ ਮਹਾਰਾਜ ਮੇਰੇ ਸਾਥਿਓਂ ਬਚਨ ਬੋਲੇ। ਜਾਮਵੰਤ ਪਾਲਕ ਜੋ ਭਾਰੀ, ਮਹਾਰਾਜ ਕਹਿੰਦੇ ਭਾਈ ਬਾਲਾ ਇੱਥੇ ਜਿਹੜਾ ਜੰਮੂ ਦਾ ਭਾਈ ਪਰਾ ਭਾਰੀ ਜਾਮਵੰਤ ਹੋਇਆ ਕ੍ਰਿਸ਼ ਹੋਇਆ, ਤੇ ਕੇ ਨਾਮ ਸੁਨਗਰ ਉਚਾਰੀ, ਉਹ ਜਿਹੜਾ ਜਾਮਵੰਤ ਰਿਸ਼ੀ ਉਹਦੇ ਨਾਮ ਦੇ ਉਪਰਾ ਸ਼ਹਿਰ ਦਾ ਨਾਮ ਜੰਮੂ ਮੂੰਹ ਕਰਕੇ ਪ੍ਰਸਿੱਧ ਹੋਇਆ ਹੈ। ਵੱਡੀ ਗੁਫਾ ਜਿਸ ਮਹਿ ਤੇ ਬਾਸਾ ਲਿਆ, ਬੜੀ ਤਰੀ ਜਿਹੜੀ ਗੁਫਾ ਜੀ ਬਣੀ, ਇਹਦੇ ਵਿੱਚ ਉਹ ਬਾਲਨ ਕਹਿੰਦੇ ਜਾਮਾ ਮੰਤ ਦਾ ਨਿਵਾਸ ਹੈ ਸੀ। ਚਿਰੰਕਾਲ ਜੀਵਿਓ ਬਲ ਰਾਸਾ, ਇਹ ਭਾਈ ਬਾਲਾ ਉਹ ਜਿਹੜਾ ਜਾਮਾ ਮੰਤ ਬਲ ਦਾ ਖਜ਼ਾਨਾ ਬਹੁਤ ਸਮੇਂ ਤੱਕ ਜਿਉਂਦਾ ਰਿਹਾ ਹੈ। ਦੋਹਰਾ ਜਬ ਸ੍ਰੀ ਬਾਵਨ ਜੀ ਭਏ, ਇਹ ਵੀ ਭਾਈ ਬਾਲਾ ਜੀ ਜਦੋਂ ਬਾਵਨ ਅਵਤਾਰ ਹੋਏ ਹੈ ਨਾ, ਬਲ ਛਲਨੇ ਕੇ ਹੇਤ, ਜਿਹੜਾ ਬਲ ਰਾਜਾ ਉਹਨੂੰ ਛਲਣ ਵਾਸਤੇ ਲੋਕ ਦੁਆ ਕਰਮ ਕਰ, ਇਹਨਾਂ ਵੀ ਇਹ ਬਲੀ ਸੀ ਜਾਮਾ ਬਲੀ ਕਹਿੰਦੇ ਤਿੰਨ ਲੋਕ ਜਿਹੜੇ ਹੈ ਮਾਪੇ ਕਿਰਪਾ ਨਿਕੇਤ। ਹਾਂ, ਜਦੋਂ ਕਹਿੰਦੇ ਕਿਰਪਾ ਦੇ ਕਰਨੇ, ਕਹਿੰਦੇ ਇਸ ਤਰ੍ਹਾਂ ਦੋ ਕਰਮਾਂ ਵਿੱਚ ਹੀ ਕਹਿੰਦੇ ਇਸ ਤਰ੍ਹਾਂ ਤਿੰਨ ਲੋਕ ਮਿਣ ਦਿੱਤੇ ਸੀ। ਚੌਪਈ 2100 ਇਨ ਪ੍ਰਦਕਸ਼ਨ ਦੀਨੀ, ਕਹਿੰਦੇ ਉਸ ਵੇਲੇ ਜਾਮਾ ਬੰਤ ਨੇ ਆਪਣੇ ਬਲ ਨਾਲ ਕਹਿੰਦੇ ਸਾਰੀ ਧਰਤੀ ਦੀਆਂ 21 ਪਰਿਕਰਮਾ ਕਰ ਦਿੱਤੀਆਂ ਸੀ। ਇੱਕ ਮਹੂਰਤ ਮਹਿ ਕਰ ਲੀਨੀ, ਇੱਕ ਮਹੂਰਤ ਜਾਣੀ ਦੋ ਘੜੀਆਂ 48 ਮਿੰਟੀਆਂ ਵਿੱਚ ਹੀ 21 ਪਰਿਕਰਮਾ ਕਰ ਲਈਆਂ ਸੀ ਇਸ ਨੇ। ਮਹਾਬਲੀ ਸੋ ਬੇਗ ਵੱਡ ਜਾ ਮੈਂ, ਇਹ ਜਿਹੜਾ ਜਾਮਾ ਬਨ ਸੀ ਇਹ ਬੜਾ ਬਲੀ ਸੀ, ਇਹਦੇ ਵਿੱਚ ਬੜਾ ਤੇਜ ਸੀ ਪ੍ਰਭਾਵ। ਇਹ ਤੋਂ ਬਲ ਕਹੀਏ ਕਹ ਕੰਮ, ਬਾਲਾ ਇਸ ਜਾਮੇ ਬੰਤ ਵਰਗਾ ਬਲ ਹੋਰ ਕਿਹਦੇ ਸਰੀਰ ਵਿੱਚ ਕਹੀਏ, ਬਹੁਤ ਬੜਾ ਬਲਵਾਨ ਸੀ। ਪੁਨ ਸ੍ਰੀ ਰਾਮ ਚੰਦ ਜਗ ਹੋਏ, ਇਹ ਵੀ ਭਾਈ ਬਾਲਾ ਫਿਰ ਜਦੋਂ ਤ੍ਰੇਤੇ ਯੁਗ ਦੇ ਵਿੱਚ ਰਾਮ ਚੰਦਰ ਜੀ ਹੋ ਗਏ, ਜਿਨ ਨਿਜ ਭਗਤਨ ਕੇ ਦੁੱਖ ਖੋਏ, ਜਿਨ੍ਹਾਂ ਨੇ ਆਪਣੇ ਭਗਤਾਂ ਦੇ ਕਹਿੰਦੇ ਦੇਵਤਿਆਂ ਦੇ ਹੋਰ ਲੋਕਾਂ ਦੇ ਦੁੱਖ ਨਾਸ ਕੀਤੇ, ਰਾਉਣ ਨੂੰ ਮਾਰ ਕੇ ਤਿੰਨ ਕੇ ਸੰਗ ਲੰਕ ਮਹਿ ਗਏ। ਆ ਕਹਿੰਦੇ ਉਸ ਰਾਮ ਜੀ ਦੇ ਨਾਲੇ ਜਿਹੜਾ ਜਾਮਾ ਬੰਦ ਸੀ ਇਹ ਲੰਕਾ ਵਿੱਚ ਵੀ ਗਿਆ ਸੀ। ਅਦਕ ਯੁੱਧ ਤਹਿ ਹੋਵਤ ਭਇਓ, ਉੱਥੇ ਲੰਕਾ ਵਿੱਚ ਬੜਾ ਭਾਰੀ ਜੰਗ ਯੁੱਧ ਹੋਇਆ ਸੀ ਰਾਮ ਤੇ ਕੁੰਭਕਰਨ ਮੇਘਨਾਦ ਆਦਿਕਾਂ ਨਾਲ। ਕਰਿਓ ਪ੍ਰਾ ਕਰਮ ਰਣ ਮਹਿ ਭਾਰੀ, ਇਹ ਵੀ ਜਿਹੜਾ ਜਾਮਾ ਮਨ ਸੀ ਇਹਨੇ ਜੰਗ ਵਿੱਚ ਬੜਾ ਭਾਰੀ ਬਲ ਦਿਖਾਇਆ ਸੀ, ਜੋਰ ਦਿਖਤ ਦਿਖਾਏ ਸੀ। ਜਿਹੜਾ ਰਾਵਣ ਦਾ ਭਰਾ ਕੁੰਭਕਰਨ ਹੈ ਉਹਨੂੰ ਇਹਨੇ ਪੱਥਰ ਜੇ ਮਾਰ ਕੇ ਇਸ ਤਰ੍ਹਾਂ ਬੇਹੋਸ਼ ਕਰ ਦਿੱਤਾ ਸੀ, ਫਿਰ ਇਹਦਾ ਗਲ ਕੱਢ ਦਿੱਤਾ ਸੀ। ਉਹ ਕੁੰਭਕਰਨ ਨੂੰ ਇਹ ਜਾਮਾ ਬੰਤ ਨਹੀਂ ਮਾਰਿਆ ਸੀ। ਹਤੇ ਨਿਸਾਚਰ ਅਤ ਬਲਕਾਰੀ, ਜਿਹੜੇ ਬੜੇ ਬਲ ਵਾਲੇ ਸੀ ਨਾ ਦੈਂਤ ਦੂਜੇ, ਸਭ ਜਾਮਾ ਬੰਤ ਨੇ ਬੜੇ ਮਾਰੇ ਲਪੇਟੇ ਸੀ। ਦੁਆਪਰ ਭਏ ਕ੍ਰਿਸ਼ਨ ਅਵਤਾਰ, ਫਿਰ ਵੀ ਭਾਈ ਬਾਲਾ ਜਦੋਂ ਦੁਆਪਰ ਜੇ ਦੇ ਵਿੱਚ ਕ੍ਰਿਸ਼ਨ ਅਵਤਾਰ ਹੋ ਗਏ, ਧਰਨੀ ਹੇਤ ਨਿਵਾਰਨ ਭਾਰ, ਧਰਤੀ ਦੇ ਉੱਪਰ ਰਾਕਸ਼ਾਂ ਦਾ ਦੈਂਤਾਂ ਦਾ ਬਹੁਤਾ ਭਾਰ ਹੋ ਗਿਆ ਉਹਨੂੰ ਦੂਰ ਕਰਨ ਵਾਸਤੇ, ਮਨ ਖੋਜਨ ਹਿਤ ਚੱਲ ਕੇ ਆਏ। ਇਸ ਤਰ੍ਹਾਂ ਬਈ ਭਾਈ ਬਾਲਾ ਜੀ ਕ੍ਰਿਸ਼ਨ ਭਗਵਾਨ ਜੀ ਇੱਕ ਵਾਰੀ ਜਿਹੜੀ ਆ ਸੂਰਜ ਮਣੀ ਉਹਨੂੰ ਲੱਭਣ ਵਾਸਤੇ ਜੰਗਲ ਵਿੱਚ ਆਏ ਸੀ ਇੱਥੇ। ਜਾਮਵੰਤ ਦੇਖਿਓ ਇਹ ਥਾਂ, ਇਸ ਥਾਂ ਤੇ ਕ੍ਰਿਸ਼ਨ ਜੀ ਨੇ ਜਾਮਵੰਤ ਨੂੰ ਦੇਖਿਆ ਸੀ। ਲੱਗੇ ਕਰਨ ਮਿਲ ਕੇ ਸੰਗਰਾਮ, ਦੋਵੇਂ ਜਾਣੇ ਕਹਿੰਦੇ ਇੱਥੇ ਮਿੜ ਕੇ ਇਕੱਠਿਆਂ ਹੋ ਕੇ ਕਹਿੰਦੇ ਜੰਗ ਕਰਨ ਲੱਗ ਪਏ ਸੀ। ਦੁੰਦ ਯੁੱਧ ਅਤਿਸ਼ੈ ਬਲ ਧੰਮ, ਕਹਿੰਦੇ ਦੋਹਾਂ ਦਾ ਜੰਗ ਜਦੋਂ ਹੋਇਆ ਦੋਵੇਂ ਬਲ ਦਾ ਕਰ ਸੀ, ਨਹੀਂ ਪਰਾਜੈ ਕਿਸ ਦਿਸ਼ ਹੋਈ। ਇਹ ਵੀ ਭਾਈ ਬਾਲਾ ਦੋਹਾਂ ਤਰਫਾਂ ਤੋਂ ਇਸ ਤਰ੍ਹਾਂ ਲੜਦਿਆਂ ਕੁਲਦਿਆਂ ਕਿਸੇ ਦੀ ਹਾਰ ਨਹੀਂ ਹੋਈ ਸੀ। ਦਿਵਸ ਅਸ਼ਟ ਬਿੰਸਤ ਭੱਟ ਦੋਈ, ਇਸ ਤਰ੍ਹਾਂ ਕਹਿੰਦੇ 10 ਤੇ 8 ਤੇ 20 28 ਦਿਨ ਆਪੋ ਵਿੱਚ ਹੀ ਕਹਿੰਦੇ ਘੁਲਦੇ ਰਹੇ ਲੜਦੇ ਰਹੇ ਦੋਵੇਂ। ਲੜਤਿਓ ਜਬੈ ਵਿਜੈ ਨਹਿ ਪਾਵਾ, ਕਹਿੰਦੇ ਕ੍ਰਿਸ਼ਨ ਜੀ ਨੇ ਜਾਮਾ ਮੰਤ ਨਾਲ ਲੜਦਿਆਂ ਜਿਤਨਾ ਨਾ ਹਾਸਿਲ ਕੀਤੀ। ਰਾਮ ਵੇਖ ਸ੍ਰੀ ਕ੍ਰਿਸ਼ਨ ਬਨਾਵਾ, ਕ੍ਰਿਸ਼ਨ ਜੀ ਨੇ ਕਹਿੰਦੇ ਆਪਣੇ ਚਰਨੀ ਲਾਉਣ ਵਾਸਤੇ ਕਹਿੰਦੇ ਰਾਮ ਦਾ ਸਰੂਪ ਬਣਾ ਲਿਆ। ਦੋਹਰਾ ਦੇਖ ਰੂਪ ਕੋ ਸ੍ਰੀ ਰਾਮ ਕੋ, ਜਾਮਾ ਮੰਤ ਨੇ ਕਹਿੰਦੇ ਰਾਮ ਦਾ ਸਰੂਪ ਦੇਖ ਕੇ ਤਤਸ਼ਿਨ ਪਗ ਲਪਟਾਏ, ਕਹਿੰਦੇ ਉਦੋਂ ਹੀ ਉਹ ਕਹਿੰਦੇ ਉਹਨਾਂ ਦੇ ਨੀ ਆ ਲੱਗਿਆ ਏ ਮਨ ਤਨ ਜਾ ਦੇ ਆਪਣੀ। ਇਸ ਤਰ੍ਹਾਂ ਨਾਲੇ ਤਾਂ ਸੂਰਜ ਮਣੀ ਦੇ ਦਿੱਤੀ, ਨਾਲੇ ਉਹ ਜਿਹੜੀ ਆਪਣੀ ਜਾਮਾ ਵੰਚੀ ਲੜਕੀ ਸੀ ਉਹ ਕ੍ਰਿਸ਼ਨ ਨੂੰ ਦੇ ਦਿੱਤੀ, ਭੁੱਲ ਲਈ ਬਖਸ਼ਾਏ, ਆਪਣੀ ਭੁੱਲ ਗਲਤੀ ਵੀ ਬਖਸ਼ਾ ਲਈ। ਮੈਨੂੰ ਨੀ ਪਤਾ ਸੀ ਵੀ ਤੁਸੀਂ ਰਾਮ ਰੂਪ ਹੋ, ਤੇ ਇਸ ਤਰ੍ਹਾਂ ਮੈਂ ਤਾਂ ਕ੍ਰਿਸ਼ਨ ਮਨ ਕੇ ਘੁਲਦਾ ਰਿਹਾ ਤੁਹਾਡੇ ਨਾਲ। ਚੌਪਈ ਤਾਂ ਸ਼੍ਰੀ ਕ੍ਰਿਸ਼ਨ ਦੁਆਰਕਾ ਗਏ। ਇਸ ਤਰ੍ਹਾਂ ਵੀ ਭਾਈ ਬਾਲਾ ਜੀ, ਇਹ ਜਿਹੜਾ ਜਾਮਾ ਮੰਤੇ ਦੀ ਲੜਕੀ ਜਾਮਾ ਮੰਤਰੀ ਨੂੰ ਵਿਆਹ ਕੇ ਸਵਾਲੀ ਲੈ ਕੇ ਦੁਆਰਕਾ ਵਿੱਚ ਕ੍ਰਿਸ਼ਨ ਜੀ ਚਲੇ ਗਏ, ਜਾਮਵੰਤ ਤੇ ਜੰਮੂ ਭਇਓ। ਇਹ ਜਿਹੜਾ ਜਾਮਾ ਮੰਤ ਇੱਥੇ ਰਿਹਾ ਸੀ, ਜਿਸ ਕਰਕੇ ਸ਼ਹਿਰ ਦਾ ਨਾਮ ਕਹਿੰਦੇ ਜੰਮੂ ਪ੍ਰਸਿੱਧ ਹੋ ਗਿਆ। ਇਸ ਵਿਧ ਕਰਦੇ ਹੋ ਵਚਨ ਬਿਲਾਸਾ, ਇਸ ਤਰ੍ਹਾਂ ਦੇ ਜਿਹੜੇ ਬਚਨ ਹੈ ਕਹਿੰਦੇ ਬਿਲਾਸ ਨਾਲ ਉਹ ਸੁੱਤੇ ਸਿੱਧੀ ਹੱਸਦਿਆਂ ਖੇਲਿਆਂ ਕਰਦਿਆਂ ਹੋਇਆ ਦਿਵਸ ਬਿਤਾਏ ਦੁਆ ਸੁਖ ਰਾਸਾ। ਹਾਂ, ਗੁਰੂ ਮਹਾਰਾਜ ਨੇ ਦੋ ਕੁ ਦਿਨ ਇੱਥੇ ਬਤੀਤ ਕੀਤੇ ਜੋ ਸੁਖਾਂ ਦਾ ਖਜ਼ਾਨਾ ਹਨ। ਗੁਰ ਮਿਲ ਕੇ ਤੇ ਕਨਾਰ ਹਰ ਖਾਏ, ਗੁਰੂ ਮਹਾਰਾਜ ਨਾਲ ਮਿਲ ਜੁਲ ਕੇ ਕਿੰਨੇ ਕੇ ਜੰਮੂ ਦੇ ਲੋਕ ਖੁਸ਼ ਹੋਏ ਹਨ। ਜਾਏ ਭੂਪ ਢਿੱਗ ਬੈਨ ਸੁਣਾਏ, ਜਿਹੜਾ ਇਹ ਜੰਮੂ ਦਾ ਰਾਜਾ ਸੀ ਉਹਦੇ ਕੋਲ ਜਾ ਕੇ ਕਿਸੇ ਨੇ ਬਚਨ ਸੁਣਾਏ। ਵਹਿਰ ਤਪਾ ਸ੍ਰੀ ਨਾਨਕ ਇਹ ਜੰਮੂ ਦੇ ਰਾਜੇ ਬਾਹਰ ਬਾਹਰ ਗੁਰੂ ਨਾਨਕ ਸਾਹਿਬ ਤਪਾ ਆਇਆ ਹੈ, ਜਿਸ ਕੋ ਜਸ ਜਗ ਮੈਂ ਬਹੁ ਸ਼ਾਵਾ। ਇਹਨਾਂ ਦਾ ਸੰਸਾਰ ਦੇ ਵਿੱਚ ਬੜਾ ਭਾਰੀ ਜਸ ਫੈਲ ਰਿਹਾ ਹੈ। ਸੁਨਤ ਨਗਨ ਪਗ ਤੂਰਨ ਧਾਇਓ, ਉੱਥੋਂ ਦਾ ਰਾਜਾ ਸੁਣ ਕੇ ਨੰਗੇ ਪੈਰੀ ਛੱਤੀ ਦੌੜਿਆ ਹੈ। ਉੱਤਮ ਬਾਹਰ ਉਪਾਇਨ ਲਿਆਇਓ, ਬਹੁਤ ਚੰਗੀਆਂ ਚੰਗੀਆਂ ਉੱਤੋਂ ਭੇਟਾ ਲੈ ਕੇ ਆਇਆ ਹੈ। ਦੀਨ ਹੋਏ ਪਦ ਬੰਧਨ ਕੀਨੀ, ਜੰਮੂ ਦੇ ਰਾਜੇ ਨੇ ਬਹੁਤ ਹੀ ਨਿਮਰਤਾ ਸਹਿਤ ਹੋ ਕੇ ਚਰਨਾਂ ਤੇ ਨਮਸਕਾਰ ਕੀਤੀ, ਬਿਨੈ ਭਨੀ ਭੇਟਾਂ ਧਰ ਦੀਨੀ, ਬੇਨਤੀਆਂ ਕੀਤੀਆਂ ਭੇਟਾਂ ਮਾ ਅੱਗੇ ਰੱਖ ਦਿੱਤੀਆਂ। ਦੋਹਰਾ ਪੂਰਨ ਸ੍ਰੀ ਸਤਿਗੁਰ ਤੁਹੀ, ਫਿਰ ਬੋਲਿਆ ਹੇ ਗੁਰੂ ਨਾਨਕ ਸਾਹਿਬ ਤੁਸੀਂ ਪੂਰਨ ਸਤਿਗੁਰੂ ਹੋ। ਤੀਜਾ ਨਿਜ ਉਪਦੇਸ਼, ਮੈਨੂੰ ਵੀ ਮਹਾਰਾਜ ਆਪਣਾ ਉਪਦੇਸ਼ ਬਖਸ਼ ਦੇਈਏ। ਕਹੀ ਚਰਨ ਕੀ ਸ਼ਰਨ ਮੈਂ, ਤੁਹਾਡੇ ਚਰਨਾਂ ਦੀ ਵੀ ਸ਼ਰਨ ਆ ਫੜੀ ਹੈ। ਸਿੱਖ ਕਰੋ ਜਗ ਤੇ, ਜਗ ਦੇ ਮਾਲਕ ਗੁਰੂ ਨਾਨਕ ਸਾਹਿਬ ਮੈਨੂੰ ਰਾਜੇ ਨੂੰ ਵੀ ਆਪਣਾ ਸਿੱਖ ਬਣਾ ਲਵੋ। ਚੌਪਈ ਸੁਣਤ ਬਿਨੈ ਕਰ ਦਇਆ ਕਿਰਪਾਲਾ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਰਾਜੇ ਦੀ ਬੇਨਤੀ ਸੁਣ ਕੇ ਦਇਆ ਦੇ ਤੇ ਕਿਰਪਾਲੂ ਸਤਿਗੁਰੂ। ਸੁਖ ਨਿਤ ਬੋਲੇ ਬਚਨ ਰਸਾਲਾ, ਸੁਖਾਂ ਦੇ ਖਜ਼ਾਨਾ ਸੋਹਣਾ ਬਚਨ ਰਸਦਾ ਹੀ ਬੋਲੇ ਰਾਜੇ ਨੂੰ। ਤੀਜਾ ਸਦਾ ਧਰਮ ਕੋ ਨਿਆਉ, ਮਹਾਰਾਜ ਨੇ ਜੰਮੂ ਦੇ ਰਾਜ ਨੂੰ ਕਿਹਾ ਵੀ ਹਮੇਸ਼ਾ ਸਦਾ ਧਰਮ ਦਾ ਨਿਆਂ ਕਰਿਆ ਕਰ। ਲੋਭ ਧਾਰਨ ਕਰ ਕੁਨਿਆਉ, ਮਾਇਆ ਦਾ ਲੋਭ ਜਾ ਧਾਰ ਕੇ ਤੂੰ ਕਹਿੰਦੇ ਕੁਨਿਆ ਨਾ ਕਰੇ, ਅਨਿਆ ਨਾ ਕਰਿਆ ਕਰ ਕਿਸੇ ਨਾਲ। ਜਗਤ ਜਾਨੀਐ ਸੁਪਨ ਸਮਾਨ, ਰਾਜਨ ਸੰਸਾਰ ਨੂੰ ਸੁਪਨੇ ਦੇ ਸਮਾਨ ਜਾਣ ਲਈ। ਸਤ ਆਤਮਾ ਏਕ ਪਛਾਣਾ, ਸੰਸਾਰ ਦੇ ਵਿੱਚ ਜਿਹੜਾ ਆਤਮਾ ਇੱਕੋ ਇੱਕ ਸਤ ਹੈ, ਸਦਾ ਉੱਥੇ ਰਹਿਣ ਵਾਲਾ ਪਛਾਣ ਲੈ। ਸੇਵਾ ਸੰਤਨ ਕੀ ਚਿਤ ਦੀਜੈ, ਇੱਥੇ ਕੋਈ ਸਾਧੂ ਸੰਤ ਆ ਜਾਏ ਉਹਦੀ ਸੇਵਾ ਕਰਨ ਵਿੱਚ ਆਪਣਾ ਚਿਤ ਲਾਈਏ। ਨਗਨ ਸ਼ੁੱਧਤ ਪਾਰ ਕਰਨਾ ਕੀਜੈ, ਨੰਗਾ ਹੋਇਆ ਭੁੱਖਾ ਹੋਏ ਉਹਦੇ ਉੱਪਰ ਤਰਸ ਕਰੀਏ। ਸਤ ਨਾਮ ਜਪੀਏ ਲਿਵ ਲਾਈ, ਮਨ ਦੀ ਬਿਰਤੀ ਲਾ ਕੇ ਸਤਨਾਮ ਵਾਹਿਗੁਰੂ ਜਪਦੇ ਰਹਿਣਾ। ਸੁਣੀਏ ਹਰ ਕੀਰਤ ਗੁਣ ਗਾਏ, ਜਿੱਥੇ ਕਹਿੰਦੇ ਗੁਣ ਗਾਏ ਜਾ ਰਹੇ ਉੱਥੇ ਹਰੀ ਦੀ ਕੀਰਤੀ ਜਾ ਕੇ ਸੁਣੀਏ, ਕੀਰਤਨ ਸੁਣੀਏ। ਸਤ ਸੰਗਤ ਮਿਲ ਸਮਾਂ ਬਤਾਵਾ, ਰਾਜਨ ਜਿੱਥੇ ਸਤਸੰਗਤ ਹੋਵੇ ਉੱਥੇ ਮਿਲ ਕੇ ਆਪਣਾ ਜਮੀਨ ਜ਼ਿੰਦਗੀ ਦਾ ਸਮਾਂ ਬਤਾਇਆ ਕਰ। ਇਹ ਉਪਦੇਸ਼ ਜੇ ਆਪ ਕਮਾਵਾ, ਇਹ ਜਿਹੜਾ ਸਾਡਾ ਉਪਦੇਸ਼ ਹੈ ਰਾਜਨ ਜੇ ਤੂੰ ਕਮਾ ਲਵੇਂਗਾ, ਤਾਂ ਬਾਈ ਸਧਾਰਨ ਹੋਇ ਰਾਜਾ, ਫਿਰ ਤਾਂ ਜਿਹੜਾ ਬਾਈ ਪਹਾੜਾਂ ਦੀਆਂ ਧਾਰਾਂ ਇਹਨਾਂ ਦਾ ਤੂੰ ਰਾਜਾ ਹੋ ਜਾਵੇਂ। ਸਭ ਇਸ ਲੋਕ ਹੈ ਪੂਜਾ ਹੈ ਕਾਜਾ, ਸਾਰੇ ਇਸ ਮਾਤ ਲੋਕ ਦੇ ਜਿੰਨੇ ਤੇਰੇ ਕੰਮ ਹੈ ਉਹ ਪੂਰੇ ਹੋ ਜਾਣਗੇ। ਪਰ ਲੋਕ ਵਿਖੇ ਗਤ ਆਛੇ, ਫਿਰ ਪਰਲੋਕ ਵਿੱਚ ਵੀ ਚੰਗੀ ਤਰ੍ਹਾਂ ਤੇਰੀ ਮੁਕਤੀ ਹੋਈ, ਚੰਗੀ ਹਾਲਤ ਹੋਊਗੀ। ਬਖਸ਼ੇ ਆਪ ਜੋ ਕਰੇ ਅਗ ਪਾਛੇ, ਰਾਜੇ ਜਿਹੜੇ ਤੂੰ ਪਿਛਲੇ ਜਨਮਾਂ ਵਿੱਚ ਪਾਪ ਕੀਤੇ ਉਹ ਹੁਣ ਅਸੀਂ ਮਾਫ ਕਰ ਦਿੱਤੇ। ਸੁਣ ਗੁਰ ਬਚਨ ਨਿਰਪਤ ਮਨ ਭਾਏ, ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਰਾਜੇ ਨੇ ਸੁਣ ਕੇ ਮਹਾਰਾਜ ਦੇ ਬਚਨ ਰਾਜੇ ਦੇ ਮਨ ਨੂੰ ਭਾਏ। ਜਸ ਭਾਖੇ ਤਸ ਬਾਹਰ ਕਮਾਏ। ਇਸ ਤਰ੍ਹਾਂ ਮਹਾਰਾਜ ਨੇ ਬਚਨ ਕਹੇ ਸੀ, ਉੱਥੋਂ ਦੇ ਇਸੇ ਤਰ੍ਹਾਂ ਬਚਨਾਂ ਨੂੰ ਉਹਨੇ ਕਮਾਇਆ। ਵਧਿਓ ਰਾਜ ਜੇਤੋ ਗੁਰ ਭਾਖਾ। ਜਿੰਨਾ ਕੁ ਮਹਾਰਾਜ ਨੇ ਉਹ ਬਚਨ ਕਿਹਾ ਸੀ ਓਨਾ ਹੀ ਰਾਜ ਭਾਗੇ ਦਾ ਵਧ ਕੇ ਆਪਾਂ 22 ਧਾਰਾਂ ਦਾ ਰਾਜਾ ਬਣ ਗਿਆ ਹੈ। ਕਿਤਕ ਦਿਵਸ ਸ੍ਰੀ ਗੁਰ ਤੇ ਰਾਖਾ। ਕੁਝ ਕੁ ਦਿਨ ਗੁਰੂ ਮਹਾਰਾਜ ਨੂੰ ਬੇਨਤੀ ਕਰਕੇ ਇਸ ਰਾਜ ਨੇ ਆਪਣੇ ਜੰਮੂ ਸ਼ਹਿਰ ਵਿੱਚ ਹੀ ਰੱਖਿਆ ਹੈ। ਧਰਮ ਦ੍ਰਿੜਾਏ ਦੀਨ ਉਪਦੇਸ਼ਾ। ਗੁਰੂ ਮਹਾਰਾਜ ਨੇ ਉਪਦੇਸ਼ ਦੇ ਕੇ ਸਭ ਨੂੰ ਧਰਮ ਪੱਕਿਆਂ ਕਰਾਇਆ ਵੀ ਪੁੰਨਦਾਨ ਕਰਨਾ ਸੰਗਤ ਕਰਨੀ। ਵਿਦਾ ਹੋਏ ਗਮਨੇ ਜਗਤੇਸ਼ਾ। ਇਹ ਜਗਤ ਦੇ ਮਾਲਕ ਇੱਥੋਂ ਵਿਦਾ ਹੋ ਕੇ ਜੰਮੂ ਤੋਂ ਚੱਲ ਪਏ। ਇੱਕ ਗ੍ਰਾਮ ਬਨ ਜਾਰਨ ਕੇਰਾ। ਇੱਕ ਕਹਿੰਦੇ ਬਣਜਾਰਿਆਂ ਲੋਕਾਂ ਦਾ ਪਿੰਡ ਸੀ। ਤਹਾਂ ਆਏ ਨਿਸਕੀਨ ਬਸੇਰਾ। ਰਾਤ ਦੇ ਸਮੇਂ ਸਤਿਗੁਰੂ ਜੀ ਨੇ ਇੱਥੇ ਆ ਕੇ ਨਿਵਾਸ ਕਰ ਲਿਆ। ਉਹ ਗੁਜਰਾਤ ਦੇ ਜ਼ਿਲ੍ਹੇ ਵਿੱਚ ਟਾਂਡਾ ਨਾਮ ਦਾ ਨਗਰ ਹੈ ਜਿੱਥੇ ਸਤਿਗੁਰੂ ਜੀ ਇਹ ਗਏ ਸਨ। ਇੱਥੇ ਜਿਵੇਂ ਟਾਂਡੇ ਨਗਰ ਵਿੱਚ ਕੋਈ ਉਹ ਸਾਰੀ ਵਾਰਤਾ ਹੋਈ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵੀ ਸਰਵਣ ਕਰ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਧਰਮ ਦ੍ਰਿੜਾਏ ਦੀਨ ਉਪਦੇਸ਼ਾ। ਵਿਦਾ ਹੋਏ ਗਮਨੇ ਜਗਤੇਸ਼ਾ। ਇੱਕ ਗ੍ਰਾਮ ਬਨ ਜਾਰਨ ਕੇਰਾ। ਤਹਾਂ ਆਏ ਨਿਸਕੀਨ ਬਸੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵਮੈ ਦੁਖ ਪੰਜਨ ਗੁਣ ਤਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ। ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ। ਠਾਕੁਰ ਤੂੰ